ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿੱਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਲਖਨਊ ਸਾਰਦ ਸੀ ਲਾਭਪੁਰ ਵਾਰਦ ਸੀ ਹਾਜੀਪੁਰ ਹੰਸਨੀ ਸੀ ਰੂਪਾ ਰੂਮ ਜਾਨੀਏ ਕਰ ਕਾ ਐਰਾਕ ਉਡਗਨ ਸੀ ਐਰਾਨ ਰੂਰੀ ਫਟਕ ਸੀ ਫਰਕਾਬਾਦ ਵਿਸਦ ਬਖਾਨੀਏ ਲਖਨਊ ਸਾਰਦ ਸੀ ਲਾਭਪੁਰ ਵਾਰਦ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਜੁੜ ਕੇ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਸੋਹਣੇ ਛੰਦਾਬੰਦੀ ਵਿੱਚ ਸ਼ਰਧਾ ਭਾਵਨਾ ਨਾਲ ਲਿਖਿਆ ਹੈ ਉਹਨੂੰ ਲੜੀਵਾਰ ਰੂਪ ਵਿੱਚ ਪੜ੍ਹ ਕੇ ਲਾਹੇ ਹਾਸਲ ਕਰ ਰਹੇ ਹਾਂ। ਅੱਜ ਵੀ ਗੁਰੂ ਕਾ ਇਤਿਹਾਸ ਸਰਵਣ ਕਰਕੇ ਲਾਹਾ ਲੈਣ ਲਈ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਕੁਝ ਗੁਰੂ ਕੇ ਇਤਿਹਾਸ ਸੁਣਨ ਦੀ ਆਪਣੇ ਵੱਲੋਂ ਨਿਰਣਾ ਕੀਤਾ ਵੀ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਹੈ ਦਾਲੀਆਂ ਅਤੇ ਅਕੀਰ ਪੰਥੀਆਂ ਨੇ ਵਿਗਾੜ ਦਿੱਤੀ ਸੀ ਉਹਦੇ ਵੀ ਜਿਹੜੀਆਂ ਕੁ ਸਾਖੀਆਂ ਲਿਖੀਆਂ ਮਾੜੇ ਪ੍ਰਸੰਗ ਲਿਖੇ ਉਹ ਮੈਂ ਨਹੀਂ ਲਿਖੇ ਹੈ। ਮੈਂ ਤਾਂ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀਆਂ ਸਹੀ ਸਾਖੀਆਂ ਸੱਚੀਆਂ ਸੁੱਚੀਆਂ ਸਾਖੀਆਂ ਉਹੀ ਲਿਖੀਆਂ ਹਨ। ਸਰੋਤਿਆਂ ਨੇ ਕਿਹਾ ਸੀ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹਦੇ ਉਹਦੇ ਵਿੱਚ ਆਹ ਇਹੋ ਜਿਹੀ ਸਾਖੀ ਲਿਖੀ ਪਈ ਹੈ ਆਹ ਵੀ ਲਿਖਿਆ ਪਿਆ ਤੁਸੀਂ ਜਿਹੜੀ ਸਾਖੀ ਹੈ ਹੋਰ ਤਨਾ ਸੁਣਾਉਣੇ ਹੋ ਉਹ ਯਥਾਰਥ ਹੈ ਕਿ ਜਾਂ ਤੁਸੀਂ ਸੁਣਾ ਰਹੇ ਹੋ ਉਹ ਯਥਾਰਥ ਹੈ। ਭਾਈ ਸਾਹਿਬ ਜੀ ਨੇ ਫਿਰ ਦੱਸਿਆ ਇਹ ਤੁਹਾਨੂੰ ਰਲ ਮਿਲ ਕੇ ਆਪਣੇ ਵੱਡਿਆਂ ਨੂੰ ਮਹਾਨ ਚੜਾਉਣ ਵਾਸਤੇ ਭਾਈ ਭਾਲੇ ਵਾਲੀ ਅਸਲੀ ਸਾਖੀ ਲੈ ਕੇ ਉਹਦੇ ਆਧਾਰ 'ਤੇ ਆਪਣੇ ਵੱਲੋਂ ਬਣਾ ਬਣਾ ਕੇ ਹੋਰ ਸਾਖੀਆਂ ਜਿਵੇਂ ਲਿਖ ਮਾਰੀਆਂ ਅਤੇ ਉਹ ਭਾਈ ਬਾਲੇ ਬਾਰੇ ਜਿਹੜੀ ਸਾਖੀ ਜਿਹਦੇ ਉਲੱਥੇ ਨਹੀਂ ਹੋਏ ਸਨ ਕੋਈ ਸੀ ਉਹ ਪੁਸਤਕ ਉਹ ਬਿਆਸਾ ਰੋਹ ਵਿੱਚ ਪੱਤਰੇ ਪਾੜ ਕੇ ਰੋੜ ਦਿੱਤੀ ਸੀ ਜਿਸ ਕਰਕੇ ਵੀ ਤੁਹਾਨੂੰ ਉਪਲੇਖਾ ਪੈਂਦਾ ਹੈ ਅਤੇ ਮੈਂ ਜਿਹੜਾ ਇਹ ਗੁਰੂ ਕਾ ਇਤਿਹਾਸ ਹੈ ਇਹਨੂੰ ਸੋਧ ਕੇ ਲਿਖਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਜੋ ਗੁਰੂ ਨਾਨਕ ਸਾਹਿਬ ਸੰਬੰਧੀ ਕੋਈ ਵੀ ਉਹ ਪਰਮੇਸ਼ਰ ਰੂਪ ਹਨ ਉਹਨਾਂ ਨੂੰ ਸਾਹਮਣੇ ਰੱਖ ਕੇ ਗੁਰੂ ਨਾਨਕ ਦੀ ਵਡਿਆਈ ਲਿਖੀ ਹੈ ਜਾਂ ਗੁਰੂ ਘਰ ਦੇ ਮਹਾਨ ਵੇਦ ਵਿਆਸ ਵਾਂਗ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਿੱਚ ਉਹ ਕੁਝ ਪੌੜੀਆਂ ਉਚਾਰਨ ਕੀਤੀਆਂ ਅਤੇ ਕਵਿਤ ਸਵਈਆਂ ਵਿੱਚ ਵੀ ਕੁਝ ਕਵਿਤ ਅਤੇ ਸਵਈਏ ਲਿਖੇ ਉਹਨਾਂ ਤੋਂ ਸੇਧ ਲੈ ਕੇ ਗੁਰੂ ਨਾਨਕ ਦੀ ਮਹਿਮਾ ਕੀਤੀ ਹੈ ਅਤੇ ਤੀਸਰਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਮੇਂ ਭਾਈ ਸਾਹਿਬ ਭਾਈ ਮਨੀਸ ਸਿੰਘ ਜੀ ਜਿਹੜੇ ਹੋਏ ਹੈ ਜਿਨ੍ਹਾਂ ਦਾ ਉਹ ਬੰਦ ਬੰਦ ਕੱਟਿਆ ਗਿਆ ਜਿਨ੍ਹਾਂ ਨੇ ਗੁਰੂ ਮਹਾਰਾਜ ਤੋਂ ਕੋਲ ਘੁਮਾਇਆ ਉਹਨਾਂ ਨੇ ਜੋ ਕੁਝ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਸੇਧ ਲੈ ਕੇ ਕੁਝ ਸਾਖੀਆਂ ਲਿਖੀਆਂ ਉਹਨਾਂ ਨੂੰ ਸਾਹਮਣੇ ਰੱਖ ਕੇ ਇਤਿਹਾਸ ਲਿਖਿਆ ਹੈ ਇਸ ਕਰਕੇ ਇਹ ਤਿੰਨ ਉਗਾਈਆਂ ਮੇਰੇ ਕੋਲ ਜਿਨ੍ਹਾਂ ਦੇ ਆਧਾਰ 'ਤੇ ਮੈਂ ਨਾਨਕ ਪ੍ਰਕਾਸ਼ ਪੁਸਤਕ ਲਿਖਿਆ ਹੈ ਜਿਵੇਂ ਉਹ ਅੱਜ ਵੀ ਨਿਰਣਾ ਇਸੇ ਇਤਿਹਾਸ ਦੇ ਪ੍ਰਸੰਗ ਵਿੱਚ ਹੀ ਆ ਰਿਹਾ ਹੈ ਇਸੇ ਤਰ੍ਹਾਂ ਵੀ ਗੁਰੂ ਨਾਨਕ ਦੇ ਜਿਹੜੀ ਮਹਿਰੀ ਹੈ ਉਹ ਹਰ ਪਾਸੇ ਉਜਲ ਰੂਪ ਵਿੱਚ ਚਿੱਟੇ ਰੂਪ ਵਿੱਚ ਹੀ ਸੋਭਨੀਕ ਹੈ ਉਹ ਕਵੀ ਜੀ ਨੇ ਆਪਣੀ ਵਿਰਤਾ ਦਿਖਾਉਂਦਿਆਂ ਵਿਦਵਾਨਤਾ ਦਿਖਾਉਂਦਿਆਂ ਹੋਇਆਂ ਜਿੰਨੀਆਂ ਸੰਸਾਰ ਦੇ ਵਿੱਚ ਚਿੱਟੀਆਂ ਚੀਜ਼ਾਂ ਉਹ ਸਾਰੀਆਂ ਅੱਡੋ ਅੱਡੀ ਦੇਸ਼ਾਂ ਦੇ ਨਾਲ ਲੈ ਕੇ ਦ੍ਰਿਸ਼ਟਾਂਤ ਵਜੋਂ ਵਰਣਨ ਕੀਤੀਆਂ ਵੀ ਮੱਕੇ ਦੇ ਵਿੱਚ ਕਲਬ ਵਿਸ਼ ਦੇ ਫੁੱਲ ਚਿੱਟੇ ਮੰਨੇ ਉਸ ਤਰ੍ਹਾਂ ਵੀ ਮਹਿਮਾ ਹੈ ਮਦੀਨੇ ਵਿੱਚ ਜਿਵੇਂ ਪੂਰਨਮਾਸੀ ਚੰਦਰਮਾ ਦੀ ਚਿੱਟੀ ਚਾਂਦਨੀ ਹੁੰਦੀ ਇਉਂ ਹੈ ਇਸੇ ਤਰ੍ਹਾਂ ਜਿਹੜਾ ਕਸ਼ਮੀਰ ਹੈ ਉੱਥੇ ਚਿੱਟੇ ਸੰਖ ਵਰਗੀ ਹੈ ਜੋ ਮਹਿਮਾ ਮਹਾਰਾਜ ਦੀ ਝੂਰ ਰਹੀ ਹੈ ਹਰ ਪਾਸੇ ਹੋ ਰਹੀ ਹੈ ਅਤੇ ਬਗਦਾਦ ਸ਼ਹਿਰ ਵਿੱਚ ਪਾਰੇ ਵਰਗੀ ਹੈ ਪੱਖਰ ਸ਼ਹਿਰ ਵਿੱਚ ਨਾਰਦ ਵਰਗੀ ਹੈ ਗੰਗਾ ਦੇ ਉੱਪਰ ਜਿਵੇਂ ਗੰਗਾ ਦੀ ਧਾਰ ਬੜੀ ਚਿੱਟੀ ਮੰਨੀ ਹੈ ਚਿੱਟਾ ਰੰਗ ਹੈ ਇਸ ਤਰ੍ਹਾਂ ਕਹਿੰਦੇ ਉੱਥੇ ਇਸੇ ਤਰ੍ਹਾਂ ਜਿਹੜੇ ਚਾਰੇ ਦਿਸ਼ਾ ਹੈ ਉਹਨਾਂ ਵੀ ਜਿਵੇਂ ਚਿੱਟੇ ਰੰਗ ਦਾ ਚੌਰ ਹੁੰਦਾ ਇਸ ਤਰ੍ਹਾਂ ਸਾਰਿਆਂ ਦੇ ਸੀਸ ਦੇ ਉੱਪਰ ਸੋਭ ਰਹੀ ਗੁਰੂ ਨਾਨਕ ਦੀ ਮਹਿਮਾ ਸੱਤਾਂ ਦੀਪਾਂ ਵਿੱਚ ਜਿਵੇਂ ਹੰਸਾਂ ਦੀ ਡਾਰ ਆਕਾਸ਼ ਵਿੱਚ ਉੱਧਰ ਉੱਧਰ ਕਹਿੰਦੇ ਭੁੱਲੀ ਹੋਈ ਉੜਦੀ ਫਿਰਦੀ ਹੋਵੇ ਚਾਰੇ ਤਰਫਾਂ ਹੰਸ ਦੀਆਂ ਡਾਰਾਂ ਵਾਂਗੂ ਹੈ ਅਤੇ ਚਿੱਟੇ ਰੰਗ ਦੇ ਕਮਲ ਵਰਗੀ ਜਿਹੜੀ ਮਹਿਮਾ ਹੈ ਕਾਂਸ਼ੀ ਵਿੱਚ ਸਵਾਏ ਮਾਨ ਹੈ ਅੰਮ੍ਰਿਤ ਵਰਗੀ ਜਿਹੜੀ ਮਹਿਮਾ ਹੈ ਉਹ ਅੰਮ੍ਰਿਤਸਰ ਸਾਹਿਬ ਵਿਖੇ ਹੈ ਦਿੱਲੀ ਸ਼ਹਿਰ ਵਿੱਚ ਦੁੱਧ ਵਰਗੀ ਹੈ ਇਸ ਤਰ੍ਹਾਂ ਜੋਧਪੁਰ ਵਿੱਚ ਚੰਦਰਮਾ ਦੀ ਚਾਨਣੀ ਵਰਗੀ ਸੁਮੇਰ ਪਰਬਤ ਮਹਾਰਾਵਰੀ ਸ਼ੇਸ਼ ਨਾਗ ਵਰਗੀ ਹੈ ਚੀਨ ਅਤੇ ਮਚੀਨ ਦੇ ਵਿੱਚ ਚਿੱਟੇ ਚੰਦਨ ਵਰਗੀ ਦੇਖੀ ਜਾਂਦੀ ਹੈ ਨੇਪਾਲ ਵਿੱਚ ਹੀਰੇ ਵਰਗੀ ਕਮਾਊ ਵਿੱਚ ਕਬਾਬ ਵਰਗੀ ਸਾਰਕੋਟ ਵਿੱਚ ਬਰਫ਼ ਵਰਗੀ ਇਸ ਤਰ੍ਹਾਂ ਕਹਿੰਦੇ ਜਿਹੜੇ ਅੱਠ ਦੇ ਗੋਪਾਲ ਹੈ ਉਹਨਾਂ ਦੇ ਕਹਿੰਦੇ ਦੰਦਾਂ ਉੱਪਰ ਹੀ ਕਹਿੰਦੇ ਕੀਰਤੀ ਉਹ ਚਿੱਟੇ ਦੰਦ ਰੂਪ ਹੋ ਕੇ ਜਾ ਟਿਕੀ ਹੈ ਸਾਰਿਆਂ ਦੇ ਮਨ ਨੂੰ ਮੋਹਣ ਵਾਲੀ ਹੈ ਮਹਾਰਾਜ ਦੀ ਮਹਿਮਾ ਵਡਿਆਈ ਇਸ ਤਰ੍ਹਾਂ ਕੁਛ ਸ਼ਹਿਰਾਂ ਦੇ ਕੁਛ ਦੇਸ਼ਾਂ ਦੇ ਨਾਂ ਲੈ ਕੇ ਅਤੇ ਉਹਨਾਂ ਦੇ ਨਾਲ ਜਿੰਨੀਆਂ ਚੀਟਾਂ ਚੀਜ਼ਾਂ ਉਹਨਾਂ ਦੀ ਤਸਵੀਰ ਦੇ ਕੇ ਪ੍ਰਮਾਣ ਦੇ ਕੇ ਮਹਾਰਾਜ ਦੀ ਮਹਿਮਾ ਕੀਤੀ ਹੈ ਉਹ ਕੱਲ੍ਹ ਸਮਾਂ ਪੂਰਾ ਹੋ ਗਿਆ ਸੀ ਜਿਸ ਕਰਕੇ ਇਹ ਕੁਝ ਜਿਹੜੇ ਕਵਿਤਾ ਵਿੱਚ ਛੱਡ ਦਿੱਤੇ ਸੀ ਉਹ ਅੱਜ ਸ਼ੁਰੂ ਆਪਾਂ ਕਰ ਰਹੇ ਹਾਂ। ਜਿਵੇਂ ਸ਼ਹਿਰਾਂ ਦੇ ਉੱਤੇ ਦੇਸਾਂ ਦੇ ਨਾਂ ਲੈ ਕੇ ਗੁਰੂ ਨਾਨਕ ਦੀ ਮਹਿਮਾ ਕਵੀ ਕਰ ਰਿਹਾ ਹੈ, ਉਹ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ। ਲਖਨਊ ਸਾਰਦ ਸੀ, ਕਵੀ ਜੀ ਕਹਿੰਦੇ ਜਿਹੜਾ ਲਖਨਊ ਸ਼ਹਿਰ ਹੈ ਉਹਦੇ ਵਿੱਚ ਜਿਵੇਂ ਸਾਰਦਾ ਰੰਗ ਉਜਲ ਮੰਨਿਆ, ਚਿੱਟਾ ਮੰਨਿਆ, ਜੋ ਕਵਿਤਾ ਦੀ ਦਾਤੀ ਸ਼ਕਤੀ ਹੈ ਇਹਦਾ ਸਰੂਪ ਵੀ ਉਜਲ ਮੰਨਿਆ ਹੈ। ਲਖਨਊ ਸ਼ਹਿਰ ਦੇ ਵਿੱਚ ਕਹਿੰਦੇ ਸਾਰਦਾ ਵਰਗੀ ਹੈ ਜਾਂ ਜਿਹੜੀ ਸਰਦ ਰੁੱਤ ਹੈ ਇਹ ਵੀ ਉਜਲ ਹੈ, ਕਿਉਂਕਿ ਅੱਸੂ ਕੱਤੇ ਦੇ ਮਹੀਨੇ ਵੀ ਜਿਹੜੇ ਬੱਦਲ ਹੁੰਦੇ ਹੈ ਆਕਾਸ਼ ਐਨ ਉਜਲ ਹੁੰਦਾ, ਸਾਫ਼ ਸੁਥਰਾ ਹੁੰਦਾ, ਬੱਦਲ ਵੀ ਚਿੱਟੇ ਹੁੰਦੇ ਹੈ ਅਤੇ ਆਕਾਸ਼ ਵੀ ਬੜਾ ਸੋਹਣਾ ਉਜਲੀ ਸੋਹਦਾ ਹੁੰਦਾ। ਉਹ ਕਹਿੰਦੇ ਸਰਦ ਰੁੱਤ ਵਰਗੀ ਹੈ ਜਾਂ ਸਾਰਦਾ ਵਰਗੀ ਹੈ। ਲਾਭਪੁਰ ਵਾਰਦ ਸੀ, ਜਿਹੜਾ ਲਾਹੌਰ ਸ਼ਹਿਰ ਹੈ ਇੱਥੇ ਵਿੱਚ ਮਹਾਰਾਜ ਦੀ ਜਿਹੜੀ ਮਹਿਮਾ ਵਡਿਆਈ ਚਿੱਟੇ ਬੱਦਲਾਂ ਵਰਗੀ ਹੈ, ਕਿਉਂਕਿ ਲਾਹੌਰ ਸ਼ਹਿਰ ਵਿੱਚ ਜਦੋਂ ਮਹਾਰਾਜ ਗਏ ਹੈ ਇੱਥੇ ਤਿੰਨ ਚਾਰ ਆਪ ਜੀ ਦੇ ਚਰ ਚੋ ਜਾਂਦੇ, ਇੱਕ ਤਾਂ ਜਿਹੜਾ ਦੁਨੀ ਚੰਦ ਹੈ ਇਹ ਕਰੇ ਬ੍ਰਾਹਮਣਾਂ ਨੂੰ ਬੁਲਾ ਕੇ ਖੀਰ ਕੜਾ ਖਵਾ ਰਿਹਾ ਸੀ ਅਤੇ ਮਹਾਰਾਜ ਦਾ ਪਤਾ ਚੱਲਿਆ ਅਤੇ ਫਿਰ ਲੈ ਕੇ ਆਇਆ ਕਰੇ। ਮਹਾਰਾਜ ਸਾਰੀ ਦਿਹਾੜੀ ਦੇਖਦੇ ਰਹੇ ਵੀ ਪੰਗਤਾਂ ਲਾ ਕੇ ਛਕ ਛਕ ਜਾ ਰਹੇ ਹੈ ਅਤੇ ਦਸ਼ਣਾ ਲੈ ਕੇ ਜਾ ਰਹੇ ਹੈ। ਮਹਾਰਾਜ ਕੋਲ ਆ ਕੇ ਬੈਠਾ, ਗੁਰੂ ਮਹਾਰਾਜ ਕਹਿੰਦੇ ਵੀ ਦੁਨੀ ਚੰਦ ਅੱਜ ਸਾਰੀ ਦਿਹਾੜੀ ਬੜਾ ਤੂੰ ਛਕਿਆ ਛਕਾਇਆ ਹੈ। ਕਹਿੰਦੇ ਜੀ ਪਿਤਾ ਦਾ ਸੀ ਬਰਸੀਨ ਬਰਸੀ ਦਾ ਦਿਨ, ਉਹਦੇ ਨਿਵੇਤੇ ਮਹਾਰਾਜ ਮੈਂ ਬ੍ਰਾਹਮਣਾਂ ਨੂੰ ਬੁਲਾ ਕੇ ਭੋਜਨ ਛਕਾਇਆ। ਮਹਾਰਾਜ ਕਹਿੰਦੇ ਜਿਹਦੇ ਨੇ ਤੂੰ ਛਕਾਇਆ ਉਹ ਤ੍ਰਿਪਤ ਹੋ ਗਿਆ, ਉਹਨੂੰ ਮਿਲ ਗਿਆ। ਕਹਿਣ ਲੱਗਿਆ ਮਹਾਰਾਜ ਇਹ ਤਾਂ ਲਿਖਿਆ ਹੋਇਆ ਵੀ ਜਿਹੜਾ ਕੋਈ ਆਪਣੇ ਬਜ਼ੁਰਗਾਂ ਦੇ ਨਿਵੇਤ ਬ੍ਰਾਹਮਣਾਂ ਨੂੰ ਛਕਾਉਂਦਾ ਹੈ ਫਿਰ ਉਹਨੂੰ ਮਿਲ ਜਾਂਦਾ ਹੈ, ਤਾਂ ਤੁਸੀਂ ਜਾਣੋ ਵੀ ਮਿਲਿਆ ਕਿ ਨਹੀਂ ਮਿਲਿਆ। ਮਹਾਰਾਜ ਹੱਸ ਕੇ ਕਹਿੰਦੇ ਵੀ ਉਹ ਤਾਂ 7 ਦਿਨਾਂ ਦਾ ਭੁੱਖਾ ਬੈਠਾ ਜੰਗਲ ਵਿੱਚ, ਉਹਨੂੰ ਤਾਂ ਕੋਈ ਨਹੀਂ ਮਿਲਿਆ। ਇਹ ਛਕ ਛਕਾ ਕੇ ਪੇਟ 'ਤੇ ਹੱਥ ਫੇਰਦੇ ਰੱਜ ਕੇ ਅਤੇ ਉਸ ਵੇਲੇ ਮੇਰੇ ਕਹਿਣ ਲੱਗਿਆ ਮਹਾਰਾਜ ਮੇਰਾ ਹੁਣ ਜਿਹੜਾ ਪਿਤਾ ਸੀ ਉਹ ਹੁਣ ਕਿਸ ਰੂਪ ਵਿੱਚ ਹੈ। ਮਹਾਰਾਜ ਕਹਿੰਦੇ ਉਹ ਬਘਿਆੜ ਬਣਿਆ ਹੋਇਆ ਹੈ ਅਤੇ ਮਹਾਰਾਜ ਉਹ ਤਾਂ ਵੈਸ਼ਨੋ ਸੀ, ਉਦੋਂ ਮੱਛੀ ਮੁੱਛੀ ਔਰ ਮਾਸ ਮੂਸ ਖਾਂਦਾ ਨਹੀਂ ਸੀ, ਉਹ ਕਿਵੇਂ ਮਾਸ ਖਾਣ ਵਾਲਾ ਬਣ ਗਿਆ। ਮਹਾਰਾਜ ਕਹਿੰਦੇ ਵੀ ਅੰਤ ਸਮੇਂ ਕੁਝ ਵਾਸ਼ਨਾ ਜੀ ਰਹਿ ਗਈ ਸੀ, ਇੱਧਰ ਖਿਆਲ ਜਿਹਾ ਰਹਿ ਗਿਆ ਸੀ, ਜਿਸ ਕਰਕੇ ਇਸ ਸਰੀਰ ਵਿੱਚ ਚਲਿਆ ਗਿਆ। ਅਤੇ ਜੇ ਸਾਰਾ ਕੁਝ ਤੂੰ ਪੁੱਛਣਾ ਹੈ ਫਿਰ ਉਦੋਂ ਹੀ ਜਾ ਕੇ ਪੁੱਛ ਲਾ। ਕਹਿਣ ਲੱਗਿਆ ਮਹਾਰਾਜ ਹੁਣ ਉਹ ਜਿਵੇਂ ਮੇਰਾ ਪਿਓ ਮਨੁੱਖ ਸਰੀਰ ਵਿੱਚ ਸੀ ਉਹੇ ਜਿਹਾ ਤਾਂ ਹੁਣ ਉਹ ਤਾਂ ਹੁਣ ਵਿਗਿਆੜ ਹੈ, ਉਹਨੇ ਥੋੜ੍ਹਾ ਦੇਖਣਾ ਵੀ ਪੁੱਤ ਆਇਆ ਹੈ। ਮਹਾਰਾਜ ਕਹਿੰਦੇ ਨਹੀਂ, ਜਦੋਂ ਤੂੰ ਜਾਏਗਾ ਨਾ ਤੈਨੂੰ ਦੇਖ ਕੇ ਉਹ ਆਪਣਾ ਸਰੀਰ ਬਦਲ ਲਏਗਾ, ਉਸੇ ਰੂਪ ਵਿੱਚ ਆ ਜਾਏਗਾ। ਫਿਰ ਆਪਣੇ ਪਿਓ ਨੂੰ ਪੁੱਛ ਲਈ ਵੀ ਤੂੰ ਐਂ ਕਿ ਵਿਗਾੜ ਬਣ ਗਿਆ, ਉਹ ਤੈਨੂੰ ਦੱਸ ਦੂਗਾ ਆਪੇ। ਅਤੇ ਫਿਰ ਭੋਜਨ ਦਾ ਥਾਲ ਜਿਹਾ ਭਰ ਕੇ ਡਰਦਾ ਡਰਦਾ ਜਿਹਾ ਬਾਹਰ ਗਿਆ ਜਿੱਥੇ ਮਹਾਰਾਜ ਨੇ ਥਾਂ ਦੱਸੀ ਸੀ। ਦੂਰੋਂ ਦੇਖਿਆ ਉਹ ਵਿਗਾੜ ਬਣੇ ਬੈਠਾ ਵੀ ਉਹ ਹੈ, ਅੰਦਰੋਂ ਤਾਂ ਮੱਥਾ ਜਿਹਾ ਟੇਕਿਆ ਪਿਓ ਨੂੰ ਜਾਣ ਕੇ ਕੋਈ ਬਣ ਗਿਆ ਸੀ ਨਾ। ਅਤੇ ਉਹਨੇ ਡਰਦਾ ਡਰਦਾ ਜਾਂ ਮਹਾਰਾਜ ਦੇ ਭਰੋਸਾ ਰੱਖ ਕੇ ਗਿਆ, ਜਦੋਂ ਉਹਨੇ ਇਹਦੇ ਦੇਖੇ ਦਰਸ਼ਨ ਅਤੇ ਉਦੋਂ ਹੀ ਉਹਨੇ ਸਰੀਰ ਬਦਲ ਲਿਆ ਹੈ, ਸੋਹਣੇ ਸਰੀਰ ਵਿੱਚ ਆ ਗਿਆ ਹੈ। ਉਸ ਵੇਲੇ ਫਿਰ ਥਾਲ ਜਿਹਾ ਰੱਖ ਕੇ ਅੱਗੇ ਮੱਥਾ ਟੇਕ ਦਿੱਤਾ ਅਤੇ ਫਿਰ ਕਹਿਣ ਲੱਗਿਆ ਵੀ ਪਿਤਾ ਜੀ ਤੁਸੀਂ ਇਸ ਸਰੀਰ ਵਿੱਚ ਕਿਵੇਂ ਆ ਗਏ। ਕਹਿਣ ਲੱਗਿਆ ਵੀ ਇਹ ਅੰਤ ਸਮੇਂ ਮੇਰੀ ਇੱਧਰ ਸੁਰਤ ਚਲੀ ਗਈ ਸੀ, ਇਹ ਜਦੋਂ ਮੇਰੀ ਪ੍ਰਾਣ ਨਿਕਲ ਰਹੇ ਸੀ ਨਾ ਗੁਆਂਢ ਦੇ ਵਿੱਚ ਕੋਈ ਮੱਛੀ ਜੀ ਰਹਿਣ ਰਿਹਾ ਸੀ, ਮਾਸ ਰਹਿਣ ਰਿਹਾ ਸੀ, ਉਹਦਾ ਮਸਾਲਾ ਮਸੂਲਾ ਜਿਹਾ ਪਾ ਕੇ ਜਾਂ ਤੜਕਾ ਜਿਹਾ ਲਾਇਆ, ਉਹਦੀ ਖੁਸ਼ਬੂ ਜੀ ਮੇਰੇ ਮਨ ਵਿੱਚ ਆ ਗਈ। ਮਨ ਵਿੱਚ ਐਂ ਖਿਆਲ ਜਾਇਆ ਵੀ ਆਹ ਨਾ ਖਾ ਕੇ ਦੇਖਿਆ। ਐਂ ਕਹਿੰਦੇ ਸਰਤ ਬਸ ਇੱਧਰ ਲੱਗੀ ਸੀ, ਇਹ ਨਾ ਖਾ ਕੇ ਦੇਖਿਆ ਕਿ ਨਹੀਂ, ਬਸ ਪ੍ਰਾਣ ਨਿਕਲ ਗਏ। ਅਤੇ ਜਿੱਤ ਲਾਗੋ ਮਨ ਬਾਸ਼ਨਾ ਵੀ ਜਿੱਧਰ ਅੰਤ ਸਮੇਂ ਬਾਸ਼ਨਾ ਲੱਜੀ ਚਲੀ ਜਾਵੇ, ਸੁਰ ਚਲੀ ਜਾਵੇ, ਉਹੀ ਦੇਹ ਪ੍ਰਗਟ ਹੋ ਜਾਂਦੀ। ਇਸ ਕਰਕੇ ਮੈਂ ਬਘਿਆੜ ਬਣ ਗਿਆ ਮਾਸ ਖਾਣਾ। ਹੁਣ ਵੀ ਤੇਰੇ ਘਰੇ ਮਹਾਨ ਤੋਂ ਮਹਾਨ ਆਏ ਅਤੇ ਉਹਨਾਂ ਦੇ ਕਰਕੇ ਮੇਰੀ ਹੁਣ ਕਲਿਆਣ ਹੋ ਗਈ। ਹੁਣ ਮੈਂ ਦੇਵ ਲੋਕ ਨੂੰ ਜਾ ਰਿਹਾ। ਹੈ ਦੁਨੀ ਚਰ ਪੁੱਤਰ, ਤੂੰ ਉਹਨਾਂ ਦਾ ਬਚਨ ਨਾ ਮੋੜੀ, ਜੋ ਕਹਿਣ ਖਿੜੇ ਮੱਥੇ ਮੰਨੀ ਅਤੇ ਤੇਰਾ ਵੀ ਭਾਰ ਉਤਾਰਾ ਹੋ ਜੂਗਾ। ਉਹ ਕੋਈ ਐਸੇ ਵੈਸੇ ਨਹੀਂ ਸੰਤ, ਉਹ ਤਾਂ ਪੂਰਨ ਹੈ, ਉਹਨਾਂ ਵਰਗਾ ਨਹੀਂ ਕੋਈ। ਜੋ ਕਹਿਣ ਵਚਨ ਉਹੀ ਮੰਨੀ, ਉਹਨਾਂ ਦੀ ਸੇਵਾ ਜਿੰਨੀ ਕਰਨੇਗਾ ਉਹਨਾਂ ਲਾਭ ਹੋਊਗਾ। ਜੋ ਜਦੋਂ ਇਹ ਦੁਨੀ ਚੰਦ ਦੇ ਪਿਤਾ ਨੇ ਇਹਨੂੰ ਕਹਿ ਦਿੱਤਾ ਪੁੱਤਰ ਨੂੰ, ਫਿਰ ਹੋਰ ਸਜਦਾ ਵੱਧ ਗਈ ਇਹਦੀ। ਘਰੇ ਆਇਆ, ਮਹਾਰਾਜ ਦੇ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਤੁਸੀਂ ਤਾਂ ਬਹੁਤ ਮਹਾਨ ਹੋ, ਮੇਰੇ ਪਿਓ ਦੀ ਕਿਆ ਐਲਾਨ ਕਰ ਦਿੱਤੀ। ਅਤੇ ਉਹਨੇ ਮਹਾਰਾਜ ਆਪਣਾ ਕਾਰਨ ਵੀ ਦੱਸ ਦਿੱਤਾ। ਕਈ ਲੋਕ ਜਿਹੜੇ ਮਾਸ ਖਾਣ ਵਾਲੇ ਹੈ ਨਾ, ਇਹੋ ਜਿਹੀ ਸਾਖੀ ਤੋਂ ਲੈ ਕਹਿੰਦੇ ਲੈ ਜੁਨੀ ਚੰਦ ਦੇ ਪਿਓ ਨੇ ਖਾਧਾ ਨਹੀਂ ਸੀ ਤਾਂ ਸੁਰਤ ਗਈ, ਜੇ ਕਿਤੇ ਖਾ ਲੈਂਦਾ ਫਿਰ ਨਾ ਸੁਰਤ ਜਾਣੀ ਸੀ ਉੱਧਰ, ਕਿ ਫਿਰ ਤਾਂ ਜ਼ਰੂਰੀ ਜਾਂਦੀ ਹੈ ਉੱਧਰ ਜਿਹਨੇ ਖਾਧਾ ਹੀ ਹੈ। ਇਹ ਤਾਂ ਨਾ ਖਾਣ ਵਾਲੇ ਨੇ ਵਿਚਾਰੇ ਨੂੰ ਚੱਕਰ ਪੈ ਗਿਆ, ਸੁਰਤ ਜਾਣ ਕਰੇ ਜਿਹੜੇ ਖਾਂਦੇ ਆ ਫਿਰ ਉਹਨੂੰ ਤਾਂ ਵੱਡਾ ਚੱਕਰ ਪਊਗਾ ਹੀ ਪਊਗਾ। ਕਹੀ ਤਾਂ ਜਾਂਦੇ ਅਸੀਂ ਵਿਆਹ ਸ਼ਾਦੀਆਂ 'ਚ ਰੱਜ ਰੱਜ ਕੇ, ਜਦੋਂ ਵਿਗਿਆੜ ਬਣਨਾ ਪਿਆ ਨਾ ਰਿਸ਼ ਬਣਨਾ ਪਿਆ, ਫਿਰ ਵੇਖੀ ਕਿਵੇਂ ਹੁੰਦੀ। ਇਸ ਕਰਕੇ ਤਾਂ ਜਿਹੋ ਜਿਹਾ ਕੋਈ ਕਰਦਾ ਹੋਏ ਜਾਂ ਭਰਦਾ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਆ ਕਿਤੇ ਥਾਇਆ। ਜਿਹੜੇ ਕੁੱਤੇ ਬਿੱਲੇ ਜੇ ਵਿਗਿਆੜ ਰਿਸ਼ ਜੇ ਬਣੇ ਫਿਰਦੇ, ਇਹ ਸਾਡੇ ਵਿੱਚੋਂ ਹੀ ਗਏ ਆ, ਇਹ ਕੋਈ ਹੋਰ ਨਹੀਂ ਬਣਿਆ ਹੈ, ਅਸੀਂ ਮਨੁੱਖ ਬਣੇ। ਇਹ ਮਤਾਂ ਕੋਈ ਖਿਆਲ ਕਰੇ ਵੀ ਇਹ ਕੋਈ ਹੋਰ ਕਰਮ ਕਰਕੇ ਆਏ, ਇਹ ਸਾਡੇ ਇਹੋ ਜਿਹੇ ਕਰਮ ਹੈ। ਜਿਹਨੇ ਕੁੱਤਿਆਂ ਵਰਗੇ ਕਰਮ ਕੀਤੇ ਉਹਨੂੰ ਪਰਮੇਸ਼ੁਰ ਫਿਰ ਕੁੱਤਾ ਬਣਾ ਦਿੰਦਾ ਹੈ, ਜਿਹੜਾ ਸਾਰੀ ਦਿਹਾੜੀ ਜਿਵੇਂ ਭੁੱਕੀ ਜਾਂਦਾ ਹੈ। ਫਿਰ ਪਰਮੇਸ਼ੁਰ ਕਹਿ ਦਿੰਦਾ ਵੀ ਤੈਨੂੰ ਬਣਾਇਆ ਮਨੁੱਖ ਸੀ, ਸਿਆਣਾ ਬਣ ਕੇ ਸਿਆਣੇ ਬਚਨ ਬੋਲ ਰਹੇ, ਤੂੰ ਭੁੱਕੀ ਜਾਂਦਾ, ਚੱਲ ਤੂੰ ਕਿਹਨੂੰ ਕੁੱਤਾ ਬਣਾ ਦਿੰਦੇ, ਭੁੱਕੀ ਚੱਟੋਂ ਤੂੰ ਕਰੀ ਚੱਲ। ਫਿਰ ਉਹ ਜਿਹਾ ਸਰੀਰ ਹੀ ਹੈ, ਨਾਲੇ ਸਜ਼ਾ ਨਾਲੇ ਸਰੀਰ ਨਾਲੇ ਰਾਖੀ ਕਰੀ ਚੱਲ, ਇੱਥੇ ਤੂੰ ਭੌਂਕ ਕੇ ਦੋਵੇਂ ਰੋਟੀ ਮਿਲੀ ਜਾਊ ਤੈਨੂੰ। ਉਹ ਸਜ਼ਾ ਵੀ ਹੈ ਨਾਲ ਸੂਤ ਵੀ ਹੈ। ਜਿਹੋ ਜਿਹਾ ਕੋ ਸਰੀਰ ਵਿੱਚ ਪੁੰਨ ਦਾਨ ਕੀਤਾ ਹੁੰਦਾ ਹੈ, ਕਰਮ ਕੀਤਾ ਉਹਦਾ ਨਾਲ ਨਾਲ, ਉਹੋ ਜਿਹਾ ਉਹਨੂੰ ਪ੍ਰਸ਼ਾਦਾ ਵੀ ਮਿਲਦਾ ਚੰਗਾ ਵਧੀਆ। ਇਸ ਤਰ੍ਹਾਂ ਜਾਣੀ ਇਹ ਦੁਨੀ ਚੰਦ ਨੂੰ ਚੱਕ ਪਿਓ ਨੂੰ ਪੈ ਗਿਆ। ਮਹਾਰਾਜ ਨੂੰ ਕਹਿ ਗਿਆ ਸੀ ਵੀ ਇਹਨਾਂ ਦਾ ਬਚਨ ਨੂੰ ਮੰਨੀ, ਸੇਵਾ ਕਰੀ, ਖੁਸ਼ੀਆਂ ਲਈ। ਫਿਰ ਇਹ ਕਹਿਣ ਲੱਗਿਆ ਮਹਾਰਾਜ, ਮੇਰੇ ਪਿਓ ਨੇ ਕਿਹਾ ਵੀ ਮਹਾਰਾਜ ਦੀ ਸੇਵਾ ਕਰੀ, ਤੁਸੀਂ ਦੱਸੋ ਮਹਾਰਾਜ ਸੇਵਾ ਮੈਂ ਕੀ ਕਰਾਂ, ਮੇਰੇ ਕੋਲ ਬਹੁਤ ਮਾਇਆ ਹੈਗੀ ਹੈ, ਜੋ ਕਹੋ ਉਹੀ ਕਰਾਂਗੇ। ਮਹਾਰਾਜ ਕਹਿੰਦੇ ਵੀ ਕੋਈ ਸੇਵਾ ਦੀ ਤਾਂ ਸਾਨੂੰ ਲੋੜ ਨਹੀਂ ਹੈ। ਅਤੇ ਕਹਿੰਦਾ ਨਹੀਂ ਜੀ, ਜ਼ਰੂਰ ਕੋਈ ਨਾ ਕੋਈ ਮੇਰੇ ਪਾਸੋਂ ਸੇਵਾ ਲਓ। ਜਦੋਂ ਕਹੀ ਗਿਆ, ਮਹਾਰਾਜ ਨੇ ਫਿਰ ਇਹਨੂੰ ਸਮਝਾਉਣ ਵਾਸਤੇ ਫਿਰ ਉਹ ਬਚਨ ਜਿਹਾ ਕੀਤਾ, ਕਹਿੰਦੇ ਲੈ ਵੀ ਦੁਨੀ ਚੰਦ, ਜੇ ਤੂੰ ਸੇਵਾ ਕਰਨੀ ਆ ਕਰ ਲਾ, ਜੇ ਕਰ ਸਕੇ ਆ ਲੈ ਸਾਡੇ ਕੋਲੋਂ ਸੂਈ ਜੀ ਲੈ ਲਾ, ਐਸ ਲੋਕ ਵਿੱਚ ਤਾਂ ਨਹੀਂ ਅਸੀਂ ਇਹ ਤੇਥੋਂ ਲੈਣੀ, ਜਦੋਂ ਮਰ ਕੇ ਤੂੰ ਅਗਲੇ ਲੋਕ ਗਿਆ ਨਾ, ਉੱਥੇ ਅਗਲੇ ਲੋਕ ਵਿੱਚ ਇਹ ਸੂਈ ਤੇਥੋਂ ਲੱਗੇ, ਉਹਨਾਂ ਚਿਰ ਤੂੰ ਸੰਭਾਲ ਕੇ ਰੱਖ, ਅਤੇ ਜਾਂਦਾ ਹੋਇਆ ਤੂੰ ਆਪਣੇ ਨਾਲ ਲੈ ਜੀ ਇਹਨੂੰ ਸੂਈ ਨੂੰ, ਜਿੱਥੇ ਸਾਡਾ ਜੀ ਕੀਤਾ ਨਾ ਉੱਥੇ ਅਸੀਂ ਆਪੇ ਤੇਰੇ ਕੋਲੋਂ ਲੈ ਲਾਂਗੇ। ਇਹ ਮਾਇਆ ਤਾਰੀ ਹੈ, ਤਾਂ ਨਾ ਬੋਲਿਆ ਹੁੰਦਾ ਨਹੀਂ ਹੁੰਦਾ। ਕਹਿੰਦਾ ਜੀ ਸੱਤ ਵਚਨ ਇਹ ਕਰ ਲਾਂਗੇ, ਲੈ ਜਾਂਗੇ। ਜਦੋਂ ਕਰੇ ਗਿਆ ਅਤੇ ਘਰਵਾਲੀ ਉਹ ਬਣ ਜਿਹੜੀ ਉਹ ਬਾਣੀ ਅਤੇ ਘਰਵਾਲੀ ਦਿਨੀ ਚੰਦੀ ਉਹਨੂੰ ਕਹਿਣ ਲੱਗਿਆ ਵੀ ਆਹ ਸੂਈ ਸੰਭਾਲ ਕੇ ਰੱਖੀ। ਕਹਿੰਦੇ ਕਹਿੰਦੇ ਇਹ ਜਿਹੜੇ ਗੁਰੂ ਨਾਨਕ ਸਾਹਿਬ ਉਹਨਾਂ ਨੇ ਕਿਹਾ ਵੀ ਇਹ ਇਸ ਲੋਕ ਵਿੱਚ ਤਾਂ ਆਪਾਂ ਤੁਹਾਥੋਂ ਲੈਣੀ ਨਹੀਂ, ਅਗਲੇ ਲੋਕ ਵਿੱਚ ਤੁਸੀਂ ਮਰਕੋ ਜਾਓਗੇ ਫਿਰ ਲਵਾਂਗੇ, ਅਤੇ ਤੂੰ ਮੇਰੇ ਘਰ ਵਾਲੀ ਹੈ, ਤੂੰ ਸੰਭਾਲ ਕੇ ਰੱਖੀ ਇਸ ਨੂੰ, ਜਦੋਂ ਮਹਾਰਾਜ ਮੰਗਣਗੇ ਉਦੋਂ ਕਹਿੰਦੇ ਨਹੀਂ ਹੋਣਾ, ਤੇਰਾ ਨਹੀਂ ਪਤਾ ਕਿੱਧਰ ਨੂੰ ਜਾਏ, ਮੇਰਾ ਨਹੀਂ ਪਤਾ ਕਿੱਧਰ ਨੂੰ ਜਾਵਾਂ, ਨਹੀਂ ਤਾਂ ਇੱਥੇ ਹੀ ਜਾਂਦਿਆਂ ਜਾਂਦੇ ਵਿਛੋੜਾ ਹੋ ਜਾਣਾ, ਪਤਾ ਨਹੀਂ ਕਿਹਨੇ ਪਹਿਲਾਂ ਮਰਨਾ ਹੈ, ਕਿੱਧਰ ਨੂੰ ਜਾਣਾ ਸੁਰਤ ਅਨੁਸਾਰ। ਇਹ ਮੁੜਿਆ ਸੋਈ ਮਹਾਰਾਜ ਨੂੰ, ਇਹ ਨਹੀਂ ਆਪਾਂ ਤੋਂ ਪੂਰਾ ਉਤਰ ਹੋਣਾ ਹੈ। ਉਸ ਵੇਲੇ ਫਿਰ ਮਹਾਰਾਜ ਕੋਲ ਵਾਪਸ ਆ ਗਿਆ ਦਨੀਸ਼ ਚੰਦ, ਕਹਿਣ ਲੱਗਾ ਜੀ ਇਹ ਨਹੀਂ ਸੇਵਾ ਹੁੰਦੀ। ਮਹਾਰਾਜ ਕਹਿੰਦੇ ਲੈ ਸੂਈ ਹੈ, ਕੋਈ ਬੜੀ ਭਾਰੀ ਤਾਂ ਹੈ ਨਹੀਂ ਹੈ, ਬਹੁਤੀ ਵੱਡੀ ਭੰਡ ਤਾਂ ਹੈ ਨਹੀਂ ਹੈ। ਕਹਿਣ ਲੱਗਾ ਜੀ ਨਹੀਂ, ਆ ਜਿਹੜੀ ਦੇਹ ਹੈ ਇਹ ਨਹੀਂ ਜਾਣੀ ਅਗਲੇ ਲੋਕ ਵਿੱਚ, ਅਤੇ ਜਦੋਂ ਦੇਹ ਨਹੀਂ ਜਾਣੀ ਤਾਂ ਫਿਰ ਸੂਈ ਕਿਵੇਂ ਜਾਊ, ਹਾਥੀ ਤਾਂ ਹੱਥ ਤਾਂ ਇੱਥੇ ਰਹਿ ਜਾਣੇ ਹੈ, ਹੱਥਾਂ ਨਾਲ ਹੀ ਫੜਕੇ ਲਿਜਾਣੀ। ਮਹਾਰਾਜ ਕਹਿੰਦੇ ਗਿਆਨ ਤਾਂ ਬਹੁਤ ਹੈ ਤੈਨੂੰ, ਅਤੇ ਸੂਈ ਤਾਂ ਲਿਜਾ ਨਹੀਂ ਸਕਦਾ, ਆ ਜਿਹੜੀਆਂ ਇੰਨੀਆਂ ਕੋਠੀਆਂ ਬਣਾਈਆਂ ਅਤੇ ਇੰਨੀਆਂ ਰੁਪਈਏ ਇਕੱਠੇ ਕੀਤੇ ਆ, ਸੱਤ ਝੰਡੀਆਂ ਜਿਹੀਆਂ ਲਾਈਆਂ, ਆ ਕਰੋੜਾਂ ਦੀ ਗਿਣਤੀ ਵਿੱਚ ਮਾਇਆ ਇਕੱਠੀ ਕੀਤੀ ਹੈ, ਇਹ ਵੀ ਕਿਵੇਂ ਲਿਜਾਏਗਾ ਚੱਕ ਕੇ, ਇਹ ਕਿਹੜੇ ਹੱਥਾਂ ਨਾਲ ਜਾਊ, ਨਿਮੋ ਝੂਣਾ ਜਾਵੇ। ਕਹਿੰਦਾ ਮਹਾਰਾਜ ਜੀ ਕਿਵੇਂ ਜਾਵੇ ਫਿਰ ਨਾਲ, ਇਕੱਠੀ ਤਾਂ ਇਸੇ ਕਰਕੇ ਕੀਤੀ ਵੀ ਨਾਲ ਜਾਊ। ਗੁਰੂ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਰੱਬ ਦੇ ਬੰਦੇ ਹੈ ਨਾ, ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਂ 'ਤੇ, ਰੱਬ ਦੇ ਨਾਂ 'ਤੇ ਖਰਚਦੇ ਫਿਰ ਤਾਂ ਜਾਊ ਇੱਕ ਇੱਕ ਪੈਸਾ, ਨਹੀਂ ਤਾਂ ਇੱਥੇ ਹੀ ਪਈ ਰਹੂਗੀ। ਆ ਜਿਹੜੇ ਤੇਰੇ ਮਗਰਲੇ ਆਸੇ ਪਾਸੇ ਖੜ੍ਹੇ ਹੈ ਨਾ, ਉਹ ਸੰਭਾਲਣਗੇ ਮੈਨੂੰ, ਤੈਨੂੰ ਮਗਰੋਂ ਫੂਕਣਗੇ। ਇਸ ਕਰਕੇ ਰੱਬ ਦੇ ਨਾਂ 'ਤੇ ਲੰਗਰ ਲਾ ਦੇ, ਦਾਨ ਰੂਪ ਵਿੱਚ ਪੁੰਨ ਰੂਪ ਵਿੱਚ ਇਹਨੂੰ ਕਰ ਦੇ, ਅਤੇ ਫਿਰ ਸਾਰੀ ਨਾਲ ਜਾਊ, ਨਹੀਂ ਸਭ ਇੱਥੇ। ਇਸ ਤਰ੍ਹਾਂ ਫਿਰ ਦੁਨੀ ਚੰਦ ਨੂੰ ਮਹਾਰਾਜ ਨੇ ਵੀ ਤੂੰ ਦਾਨੀ ਬਣ, ਪੁੰਨ ਦਾਨ ਕਰ, ਰੱਬ ਦੇ ਨਾਂ 'ਤੇ ਸਖੀ ਦਾਤਾ ਬਣ, ਆ ਛੱਡ ਖਾਇਆ ਮਾਇਆ ਦਾ ਜੋੜਨ ਦਾ। ਮਹਾਰਾਜ ਦੀ ਮਹਿਮਾ ਉੱਥੇ ਜਿਵੇਂ ਕਹਿੰਦੇ ਬੱਦਲ ਹੁੰਦਾ ਨਾ, ਲਾਹੌਰ ਸ਼ਹਿਰ ਵਿੱਚ ਪੈ ਗਈ ਚਿੱਟੇ ਬੱਦਲਾਂ ਵਾਂਗੂ, ਇਸੇ ਤਰ੍ਹਾਂ ਲਾਹੌਰ ਤੋਂ ਬਾਹਰ ਬਾਹਰ ਉਹ ਰਾਵੀ ਨਦੀ ਦੇ ਕਿਨਾਰੇ ਉੱਪਰ ਇੱਕ ਬ੍ਰਾਹਮਣ ਬੈਠਾ ਸੀ, ਉਹ ਅੱਖਾਂ ਜੀਆਂ ਮੀਚੀਆਂ ਉਹਦੀਆਂ, ਅਤੇ ਇਸੇ ਤਰ੍ਹਾਂ ਠਾਕਰਾਂ ਦੀ ਪਹਿਲਾਂ ਪੂਜਾ ਜੀ ਕੀਤੀ, ਮੱਥੇ 'ਤੇ ਟੇਕ ਕੇ ਅਤੇ ਮੋਹਰੋਂ ਧਿਆਨ ਲਾ ਕੇ ਬਹਿ ਗਿਆ ਸੀ। ਜਦੋਂ ਕੁਝ ਮਿੰਟਾਂ ਤੋਂ ਬਾਅਦ ਅੱਖਾਂ ਜੀਆਂ ਖੋਲੀਆਂ, ਮਹਾਰਾਜ ਕਹਿੰਦੇ ਵੀ ਬ੍ਰਹਮਣਾ ਜਿਹੜੇ ਭਗਵਾਨ ਹੈ ਠਾਕਰ ਜੀ ਹੈ, ਉਹ ਤਾਂ ਤੇਰੇ ਸਾਹਮਣੇ ਅੱਖਾਂ ਦੇ ਪਏ, ਅੱਖਾਂ ਬੰਦ ਕਰਕੇ ਹੁਣ ਕਿਹਦਾ ਤੂੰ ਧਿਆਨ ਧਰਦਾ ਹੈ। ਕਹਿਣ ਲੱਗੇ ਜੀ ਤੁਹਾਨੂੰ ਨਹੀਂ ਪਤਾ ਸੰਤੋ, ਮੈਂ ਭਗਵਾਨ ਨੂੰ ਪੂਜ ਲਿਆ ਮੂਲ ਲਿਆ, ਹੁਣ ਮੈਂ ਧਿਆਨ ਲਾਇਆ ਹੈ। ਕਹਿੰਦੇ ਧਿਆਨ ਨਾਲ ਕੀ ਹੋ ਜਾਂਦਾ? ਕਹਿੰਦੇ ਤਿੰਨ ਲੋਕ ਦਿਸਣ ਲੱਗ ਪੈਂਦੇ, ਵੀ ਤਿੰਨਾਂ ਲੋਕਾਂ ਵਿੱਚ ਕੀ ਹੁੰਦਾ ਹੈ। ਮਹਾਰਾਜ ਸੁਣ ਕੇ ਚੁੱਪ ਹੋ ਗਏ। ਫਿਰ ਜਦੋਂ ਆਇਆ ਕਹਿ ਕੇ ਅੱਖਾਂ ਜੀਆਂ ਬੰਦ ਲੈ ਰਹੀਆਂ, ਭਾਈ ਬਾਲਾ ਨੂੰ ਮਹਾਰਾਜ ਨੇ ਇਸ਼ਾਰਾ ਕੀਤਾ ਵੀ ਚੱਕ ਇਹਦਾ ਸਾਜੋ ਸਮਾਨ ਜਾਂ ਪਾਥੇ ਰੱਖ। ਉਹਨੇ ਜੋ ਕੇ ਸੀ ਚੱਕ ਕੇ ਪਰੇ ਕਰ ਦਿੱਤਾ। ਜਦੋਂ ਫਿਰ ਅੱਖਾਂ ਜੀਆਂ ਖੁੱਲੀਆਂ, ਉਹ ਰੁਪਈਆਂ ਵਾਲੀ ਸੰਦੂਖੜੀ ਜੀ ਦੇਖੀ ਵੀ ਹੈ ਨਹੀਂ ਹੈ, ਭਾਰੀ ਬਣ ਗਈ। ਫਿਰੇ ਮਹਾਰਾਜ ਕਹਿੰਦੇ ਹੁਣ ਤਾਂ ਧਿਆਨ ਲਾਈ ਬੈਠਾ ਸੀ, ਹੁਣ ਕੀ ਹੋ ਗਿਆ ਕੀ ਦੱਸੀਏ, ਕੋਈ ਮਾਇਆ ਵਾਲੀ ਸੰਦੂਖੜੀ ਲੈ ਗਿਆ, ਨਾਲੇ ਠਾਕਰ ਠੁਕਰ ਚੁੱਕ ਕੇ। ਮਹਾਰਾਜ ਕਹਿੰਦੇ ਫਿਰ ਕਿਹੜੀ ਗੱਲ ਹੈ, ਧਿਆਨ ਲਾ ਕੇ ਤਿੰਨਾਂ ਲੋਕਾਂ ਤੋਂ ਤਾਂ ਨਹੀਂ ਬਾਹਰ ਹੈਗੀ, ਜਿੱਥੇ ਹੈ ਭੇਜ ਚੁੱਕਾ, ਸਮਝ ਗਿਆ ਵੀ ਅਗਲਾ ਕਹਿੰਦਾ ਮਹਾਰਾਜ ਕਿਹੜਾ ਧਿਆਨ ਤੋਂ ਲਾਉਣਾ ਹੈ, ਟੱਬਰ ਪਾਲਣ ਦਾ ਟਿਕਾਣਾ। ਮਹਾਰਾਜ ਕਹਿੰਦੇ ਜੇ ਸਹੀ ਰੂਪ ਵਿੱਚ ਤੂੰ ਪਰਮੇਸ਼ਰ ਦੀ ਸਹੀ ਭਗਵਾਨ ਦੀ ਪੂਜਾ ਕਰੇ ਤੇ ਉਹ ਨਹੀਂ ਸਾਨੂੰ ਸਾਰਾ ਕੁਝ ਤੂੰ ਕੰਮ ਕਰੇ ਬੈਠੇ, ਇੱਥੇ ਲੋੜ ਕੀ ਲਾਉਣ ਦੀ ਪਖੰਡ ਟਿਕਾਣ। ਘਰੇ ਬੈਠਾ ਉਹਨੂੰ ਭਗਵਾਨ ਨੂੰ ਬਣਾ ਪੂਜ, ਉਹਨੂੰ ਧਿਆਨ ਲਾ, ਉਹਦਾ ਜਲ ਥਲਾਂ ਵਿੱਚ ਆ ਸਾਰੇ ਹੈਗਾ, ਇੱਥੇ ਕਿਉਂ ਪਖੰਡ ਕਰ। ਕਹਿੰਦੇ ਮਹਾਰਾਜ ਕਲਯੁਗ ਹੈ, ਇਹ ਪਖੰਡ ਨੂੰ ਪੂਜਦੇ ਆ, ਇਹ ਨਹੀਂ ਦੇਖਦੇ ਦੁਖਦੇ। ਮਹਾਰਾਜ ਕਹਿੰਦੇ ਠੀਕ ਆ, ਕਲਯੁਗ ਦੇ ਲੋਕ ਨਹੀਂ ਪੂਜਦੇ, ਉਹ ਪਖੰਡੀਆਂ ਨੂੰ ਭਗਵਾਨ ਤਾਂ ਨਹੀਂ ਪੂਜਦਾ, ਉਹ ਨਹੀਂ ਪਖੰਡੀਆਂ ਨੂੰ ਕੁਝ ਦਿੰਦਾ, ਇਹ ਜ਼ਰੂਰ ਪਖੰਡ ਨੂੰ ਪੱਠੀਆਂ ਨੂੰ ਦੇ ਦਿੰਦੇ, ਲੁਟਾ ਦਿੰਦੇ ਸਭ ਕੁਛ, ਉਹ ਨਹੀਂ ਧੇਲਾ ਦਿੰਦਾ। ਕਹਿੰਦਾ ਮਹਾਰਾਜ ਹੁਣ ਚਲੋ ਮੈਂ ਤੁਹਾਡੇ ਆਖੇ ਲੱਗ ਕੇ ਘਰੇ ਭਗਵਾਨ ਦਾ ਸਹੀ ਮਿਹਨ ਵਿੱਚ ਧਨ ਲੱਗ ਪੂਜਣ ਲੱਗ ਪੂ, ਅਤੇ ਫਿਰ ਪਰਿਵਾਰ ਦਾ ਗੁਜ਼ਾਰਾ। ਮਹਾਰਾਜ ਕਹਿੰਦੇ ਇਹ ਅਸੀਂ ਕਰ ਦਿੰਦੇ ਤੇਰਾ ਸਾਰੀ ਜ਼ਿੰਦਗੀ ਦਾ। ਕਹਿੰਦੇ ਮਹਾਰਾਜ ਉਹ ਕਿਵੇਂ? ਕਹਿੰਦੇ ਜਿੱਥੇ ਆ ਤੂੰ ਅੱਖਾਂ ਜਿਹੀਆਂ ਮੀਚ ਕੇ ਬੈਠਾ ਨਾ, ਰੋਜ਼ ਪਹਿਨਾ ਹੈ, ਇਹਦੇ ਪਿੱਠ ਪਿੱਛੇ ਸੱਤ ਪਾਤਸ਼ਾਹੀਆਂ ਦਾ ਖਜ਼ਾਨਾ ਪਿਆ, ਐਵੇਂ ਝੂਠ ਬੋਲਦਾ ਵੀ ਤੈਨੂੰ ਇੱਥੋਂ ਕੱਢ ਲਾ ਅਤੇ ਗੈਸ ਘਰੇ ਲਿਜਾ ਅਤੇ ਖਾ ਪੀ ਕੇ ਭਗਵਾਨ ਦਾ ਧਿਆਨ ਧਰਿਆ ਕਰ, ਉਹਦੀ ਪੂਜਾ ਕਰਿਆ ਕਰ, ਅਸੀਂ ਪਖੰਡ ਨਾ ਕਰਿਆ ਕਰ। ਕਿਉਂ ਹੁਣ ਗੁਰੂ ਮਹਾਰਾਜ ਨੇ ਜਦੋਂ ਉਹਨੂੰ ਸਹੀ ਰਸਤੇ ਪਾ ਦਿੱਤਾ, ਫਿਰ ਉਹ ਮਹਾਰਾਜ ਦੀ ਮਹਿਮਾ ਕਰਨੀ ਸੀ ਵੀ ਗੁਰੂ ਨਾਨਕ ਵਰਗਾ ਵੀ ਕੋਈ ਨਹੀਂ ਹੈ। ਲੈ ਮੈਂ ਉੱਥੇ ਰੋਜ਼ ਬਹਿੰਦਾ ਹੁੰਦਾ ਸੀ, ਮੈਨੂੰ ਨਹੀਂ ਦਿਸਿਆ ਸੱਤਾਂ ਪਾਤਸ਼ਾਹ ਦੀ ਖਜ਼ਾਨਾ, ਵੀ ਗੁਰੂ ਨਾਨਕ ਸਾਹਿਬ ਜੀ ਆਏ, ਉਹਨਾਂ ਨੇ ਨਾਲੇ ਮੈਨੂੰ ਸਿੱਧੇ ਰਸਤੇ ਪਾ ਤਾ, ਨਾਲੇ ਸੱਤ ਪਾਤਸ਼ਾਹ ਦਾ ਖਜ਼ਾਨਾ ਮੈਨੂੰ ਦੇ ਤਾ। ਵੀ ਕਿਹੜਾ ਹੈ ਜਿਹਨੂੰ ਪਤਾ ਹੋਵੇ ਵੀ ਇੱਥੇ ਸੱਤ ਪਾਤਸ਼ਾਹ ਦਾ ਖਜ਼ਾਨਾ ਉਹ ਕਿਸੇ ਨੂੰ ਦਿੰਦਾ? ਵੀ ਗੁਰੂ ਨਾਨਕ ਸਾਹਿਬ ਐਸੇ ਮਹਾਨ ਜਿਹਨਾਂ ਨੇ ਮੈਨੂੰ ਹੀ ਦੇ ਤਾ ਸਾਰਾ, ਆਪ ਧੇਲਾ ਵੀ ਨਹੀਂ ਲਿਆ, ਨਾਲੇ ਮੈਨੂੰ ਸਹੀ ਰਸਤੇ ਪਾ ਤਾ, ਪਖੰਡ ਛਡਾ ਤਾ। ਇਸ ਤਰ੍ਹਾਂ ਫਿਰ ਜਿਹੜੇ ਲਾਹੌਰ ਗਏ ਸੀ, ਇਹ ਗਊਆਂ ਕਤਲ ਕਰਦੇ ਸੀ, ਇੱਥੇ ਕਸਾਈ ਖਾਨਾ ਖੋਲਿਆ ਸੀ, ਇਹਨਾਂ ਨੂੰ ਬੁਲਾ ਕੇ ਮਹਾਰਾਜ ਨੇ ਕਿਹਾ ਵੀ ਇਹ ਕਰੋ ਬੰਦ, ਇਹ ਤਾਂ ਜੀ ਮੁਸ਼ਕਲ ਹੈ। ਮਹਾਰਾਜ ਕਹਿੰਦੇ ਵੀ ਚੰਗਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਜਿਹੜਾ ਲਾਹੌਰ ਸ਼ਹਿਰ ਇਹਦੇ ਵਿੱਚ ਸਵਾ ਪੈਰ ਦਿਨ ਚਿਰ ਤੱਕ ਕਹਿਰ ਹੁੰਦਾ ਰਿਹਾ ਕਰੋ, ਲੜ ਲੜ ਮਰਿਆ ਕਰੋਗੇ, ਡਾਂਗੋ ਡਾਂਗੀ ਹੋਇਆ ਕਰੋਗੇ, ਖਾਓ ਕਿਹਾ ਤੁਸੀਂ ਕਹਾਂ। ਫਿਰ ਇਸ ਤਰ੍ਹਾਂ ਬਸ ਮਹਾਰਾਜ ਦੇ ਬਚਨ ਨਾ ਮੰਨਣ ਕਰਕੇ ਫਿਰ ਇਹ ਲੱਗ ਗਏ ਲੁੜ ਗਏ ਲੜਨ ਆਪੂ ਵਿੱਚ ਹੀ, ਡਾਂਗੋ ਡਾਂਗੀ ਹੋਣ ਲੱਗੇ, ਸਵਾ ਪੈਰ ਤੱਕ ਜ਼ਖਮੀ ਹੋ ਜਾਂਦੇ, ਵਿੱਚ ਮਰ ਜਾਂਦੇ। ਫਿਰ ਔਖੇ ਹੋਏ ਮਹਾਰਾਜ ਕੋਲ ਆਏ ਸੀ ਕਰਤਾਰਪੁਰ ਸਾਹਿਬ, ਕਹਿੰਦੇ ਮਹਾਰਾਜ ਬਖਸ਼ੋ। ਮਹਾਰਾਜ ਕਹਿੰਦੇ ਤੁਸੀਂ ਬਚਨ ਮੰਨ ਲਓ। ਕਹਿੰਦੇ ਜੀ ਇਹ ਤਾਂ ਔਖਾ ਹੈ। ਕਹਿੰਦੇ ਫਿਰ ਆਪ ਹੀ ਸਾਨੂੰ ਵੀ ਕਰਨਾ ਔਖਾ ਹੈ। ਫਿਰ ਦੂਜੇ ਪਾਤਸ਼ਾਹ ਕੋਲ ਗਏ ਸੀ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉਹ ਬਚਨ ਕਹੇ ਸੀ ਅਸੀਂ ਲੜ ਲੜ ਮਰਦੇ ਹਾਂ। ਮਹਾਰਾਜ ਕਹਿੰਦੇ ਉਹਨਾਂ ਨੇ ਕੀ ਕਿਹਾ ਸੀ? ਉਹ ਕਹਿੰਦੇ ਸੀ ਵੀ ਕਸਾਈ ਖਾਨਾ ਬੰਦ, ਗਊਆਂ ਬੰਦ ਕਰੋ, ਉਹ ਬੰਦ ਕਰ ਦਿਓ। ਕਹਿੰਦੇ ਅਸੀਂ ਵੀ ਕਹਿੰਦੇ ਹਾਂ। ਕਹਿੰਦੇ ਇਹ ਤਾਂ ਜੀ ਮਹਾਰਾਜ ਔਖਾ ਹੈ। ਕਹਿੰਦੇ ਫਿਰ ਚੰਗਾ ਮਰੋ। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵੀ ਝੂਠੇ ਜਾਣ ਕੇ ਮੋੜ ਦਿੱਤੇ। ਫਿਰ ਤੀਜੇ ਪਾਤਸ਼ਾਹ ਕੋਲ ਗੋਇੰਦਵਾਲ ਸਾਹਿਬ ਆਏ ਸੀ। ਕਹਿੰਦੇ ਮਹਾਰਾਜ ਬਹੁਤ ਔਖੇ ਹੈ। ਫਿਰ ਉਸ ਵੇਲੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਲਾਹੌਰ ਦੇ ਹੀ ਸਨ, ਅਤੇ ਲਾਹੌਰ ਵਿੱਚੋਂ ਆ ਕੇ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਵਿੱਚ ਜੁਟੇ ਹੋਏ ਸਨ। ਇਹਨਾਂ ਦੀ ਸੇਵਾ ਬੋਲੀ ਸਾਹਿਬ ਦੀ, ਹੋਰ ਗੁਰੂ ਕੇ ਲੰਗਰ ਦੀ, ਆਪਣੀ ਸੇਵਾ ਦੇਖ ਕੇ ਮਹਾਨ ਮਹਾਨ। ਫਿਰ ਮਹਾਰਾਜ ਕਹਿੰਦੇ ਵੀ ਚੰਗਾ, ਤੁਸੀਂ ਹੁਣ ਕਸਾਈ ਖਾਨਾ ਬੰਦ ਕਰੋ, ਗਊਆਂ ਬੰਦ ਕਰ ਖਤਮ ਕਰੋ। ਕਹਿੰਦੇ ਜੀ ਸੱਤ ਬਚਨ, ਇਹ ਮਹਾਰਾਜ ਛੇਤੀ ਹਟ ਜਾਏ, ਨਹੀਂ ਤਾਂ ਤਿੰਨ ਪੀੜ੍ਹੀਆਂ ਹੋ ਗਈਆਂ ਮਹਾਰਾਜ ਇਸ ਤਰ੍ਹਾਂ ਚੱਲਣਾ। ਮਹਾਰਾਜ ਕਹਿੰਦੇ ਕੋਈ ਨਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸ਼ਿਵਜੀ ਦਾ ਘਰ, ਇਹ ਲਾਹੌਰ ਸ਼ਹਿਰ ਇਸੇ ਤਰ੍ਹਾਂ ਕਹਿੰਦੇ ਠੀਕ ਠਾਕ ਵਸਿਆ ਰਹੇਗਾ, ਇਹ ਨਹੀਂ ਉਜੜੇਗਾ। ਇਹਦੇ ਕੋਲ ਸੇਫਟੀ ਦਾ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਸ ਜਾਏਗਾ, ਉੱਥੋਂ ਇਹਨੂੰ ਕਹਿੰਦੇ ਸ਼ਾਂਤੀ ਟਿਕਾ ਇਹ ਹਾਸਲ ਹੋਵੇਗਾ। ਇਸ ਤਰ੍ਹਾਂ ਜਾਣੀ ਲਾਹੌਰ ਸ਼ਹਿਰ ਦੇ ਵਿੱਚ ਵੀ ਮਹਾਰਾਜ ਦੀ ਜਿਹੜੀ ਮਹਿਮ ਹੈ ਉਹ ਬੱਦਲ ਵਰਗੀ ਹਰ ਪਾਸੇ ਫੈਲ ਰਹੀ ਹੈ। ਹਾਜੀਪੁਰ ਹੰਸਨੀ ਸੀ, ਜਿਹੜਾ ਹਾਜੀਪੁਰ ਸ਼ਹਿਰ ਹੈ ਉੱਥੇ ਹੰਸਨੀਆਂ ਨੇ, ਹੰਸਨੀ ਦੀ ਡਾਰ ਵਾਂਗ ਹੈ ਚੱਲ ਰੂਪਾ ਰੂਮ ਜਾਣੀ ਹੈ, ਜਿਹੜਾ ਰੂਮ ਦੇਸ਼ ਹੈ ਉਹਦੇ ਵੀ ਰੂਪਾਂ ਨਾਲ ਚਾਂਦੀ ਦਾ ਚਾਂਦੀ ਵਰਗੀ ਉੱਪ ਜਿਹੜੀ ਮਹਿਮਾ ਉਜਲ ਜਾਣੀ ਜੀ ਹੈ ਜਾਂ ਜਾਣ ਲਈਏ ਸਮਝ ਲਓ। ਕਰਕਾ ਐਰਾਕ ਉਡਗਨ ਸੀ ਐਰਾਨ ਰੂਰੀ, ਜਿਹੜਾ ਐਰਾਕ ਸ਼ਹਿਰ ਹੈ ਉਹਦੇ ਵਿੱਚ ਕਹਿੰਦੇ ਜਿਵੇਂ ਉਹ ਬਰਫ਼ ਦਾ ਗੜਾ ਹੁੰਦਾ ਹੈ ਗੜੇ ਵਰਗੀ ਹੈ, ਅਤੇ ਈਰਾਨ ਸ਼ਹਿਰ ਦੇ ਵਿੱਚ ਈਰਾਨ ਦੇਸ਼ ਦੇ ਵਿੱਚ ਕਵੀ ਜੀ ਕਹਿ ਰਹੇ ਹਨ ਉਹ ਜਿਵੇਂ ਆਕਾਸ਼ ਵਿੱਚ ਚਿੱਟੇ ਤਾਰੇ ਹੁੰਦੇ ਤਿਆਰਿਆਂ ਵਰਗੀ ਉਜਲ ਹੈ। ਫਟਕ ਸੀ ਫਰਕਾਬਾਦ, ਆ ਜਿਹੜਾ ਫਰਕਾਬਾਦ ਸ਼ਹਿਰ ਉਹਦੇ ਵਿੱਚ ਕੱਚ ਦੇ ਚਿੱਟੇ ਬਲੌਰ ਵਰਗੀ ਹੈ ਮਹਿਮਾ ਕਹੀ ਜਾਂਦੀ, ਬਿਸਦ ਬਖਾਨੀ ਹੈ ਰੰਗ ਦੀ ਕਹੀ ਜਾਂਦੀ ਹੈ। ਉਦਦ ਬੰਦਰ ਮਦ, ਜਿਹੜੇ ਸਮੁੰਦਰ ਦੀਆਂ ਬੰਦਰ ਗਾਹਾਂ ਹਨ ਜਿੱਥੇ ਉਹ ਆ ਕੇ ਜਹਾਜ਼ ਖੜਦੇ ਆ ਨਾ, ਜਿੱਥੋਂ ਲੋਕ ਚੜ੍ਹਦੇ ਉਹਨਾਂ ਨੂੰ ਬੰਦਰਗਾਹਾਂ ਕਹਿ ਦਿੰਦੇ ਆ। ਨਦੀਆਂ ਦੇ ਕਿਨਾਰਿਆਂ 'ਤੇ ਘਾਟ ਹੁੰਦੇ ਆ, ਪੱਤਣ ਹੁੰਦੇ, ਉੱਥੇ ਬੇੜੀਆਂ ਖੜ੍ਹਦੀਆਂ ਹੁੰਦੀਆਂ, ਜਿੱਥੇ ਇੱਧਰ ਉਹ ਸਮੁੰਦਰਾਂ ਦੇ ਕਿਨਾਰਿਆਂ 'ਤੇ ਜਹਾਜ਼ ਖੜ੍ਹਨ ਉਹਨਾਂ ਨੂੰ ਬੰਦਰਗਾਹਾਂ ਕਹਿੰਦੇ ਆ। ਜਿਵੇਂ ਕਲਕੱਤੇ ਆ, ਬੰਬੇ ਆ, ਇਹ ਬਣੀਆਂ ਹੋਈਆਂ ਬੰਦਰਗਾਹਾਂ। ਕਹਿੰਦੇ ਸਮੁੰਦਰਾਂ ਦਾ ਦੇ ਉੱਪਰ ਜਿਹੜੀਆਂ ਬੰਦਰਗਾਹਾਂ ਉਹਨਾਂ ਦੇ ਵਿਚਕਾਰ ਜਿਵੇਂ ਕਹਿੰਦੇ ਖੀਰ ਸਮੁੰਦਰ ਦੁੱਧ ਦਾ ਸਮੁੰਦਰ ਹੈ, ਉਹ ਦੁੱਧ ਦੇ ਸਮੁੰਦਰ ਵਰਗੀ ਮਹਿਮਾ ਫੈਲ ਰਹੀ ਹੈ। ਕੁਲ ਸੋ ਕਲਿੰਦਰੀ ਕੇ ਕੰਧ ਸੀ ਪਰਮਾਨੀ ਹੈ, ਜਿਹੜੀ ਜਮੁਨਾ ਦਾ ਕਿਨਾਰਾ ਹੈ, ਜਮੁਨਾ ਨਦੀ, ਉੱਥੇ ਉਹਦੇ ਕਿਨਾਰੇ 'ਤੇ ਮਰਤਵਾਨ ਦੇ ਫੁੱਲ ਵਰਗੀ ਜਿਹੜੀ ਮਹਿਮਾ ਮਹਾਰਾਜ ਦੀ ਮਨ ਲੈਣਾ ਕਰੀਏ। ਕੋਡੇ ਸੀ ਕਲੰਜਰ ਸਭਨ ਮੁਖ ਰਦਨ ਸੀ, ਹਾਂ ਜਿਹੜਾ ਕਲੰਜਰ ਦੇਸ਼ ਹੈ ਉਹਦੇ ਵਿੱਚ ਕਹਿੰਦੇ ਕੌਡੀ ਵਰਗੀ ਹੈ, ਚਿੱਟੇ ਰੰਗ ਦੀ ਜਿਵੇਂ ਕੌਡੀ ਹੁੰਦੀ ਹੈ ਇਸ ਤਰ੍ਹਾਂ ਦੀ ਮਹਿਮਾ ਕਲੰਜਰ ਦੇਸ਼ ਵਿੱਚ ਹੈ, ਅਤੇ ਸਾਰਿਆਂ ਦੇ ਮੁਖ ਦੇ ਵਿੱਚ ਜਿਵੇਂ ਚਿੱਟੇ ਦੰਦ ਹੁੰਦੇ ਹੈ, ਚਿੱਟੇ ਦੰਦਾਂ ਵਰਗੀ ਹੈ ਮਹਿਮਾ। ਨਾਨਕ ਕੀਰਤ ਸੰਤੋਖ ਸਿੰਘ ਗਾਨੀ ਹੈ, ਨਾਨਕ ਸਾਹਿਬ ਜੀ ਜਿਹੜੀ ਮਹਿਮਾ ਵਡਿਆਈ ਹੈ ਸੰਤੋਖ ਸਿੰਘ ਜੀ ਕਹਿੰਦੇ ਅਸਾਂ ਗਾਇਨ ਕੀਤੀ ਹੈ ਜਾਂ ਗਾਈ ਜਾਂਦੀ ਹਰ ਪਾਸੇ ਉਜਰ ਰੂਪ ਵਿੱਚ। ਦੋਹਰਾ ਦਸ ਦੇਸ਼ ਹਿੰਦੂ ਤੁਰਕ ਮਹਿ, ਦਸਾਂ ਦਿਸਾਂ ਵਿੱਚ ਭਾਵੇਂ ਕੋਈ ਹਿੰਦੂ ਆ ਭਾਵੇਂ ਕੋਈ ਮੁਸਲਮਾਨ ਹੈ, ਘਰ ਘਰ ਦੇਸ਼ ਵਿਦੇਸ਼ ਘਰਾਂ ਵਿੱਚ ਦੇਸਾਂ ਤੇ ਪ੍ਰਦੇਸਾਂ ਵਿੱਚ, ਫੁਲਵਾਰੀ ਫੁੱਲੀ ਜੂਹੀ, ਇਸ ਤਰ੍ਹਾਂ ਕਹਿੰਦੇ ਉਹ ਜੂਹੀ ਨਾ ਬਗੀਚੀ ਦਾ ਹੁੰਦਾ ਜਾਂ ਜੂਹੀ ਇੱਕ ਨਿੱਕੇ ਚੰਬੇ ਦੇ ਫੁੱਲ ਦੇ ਨਾਂ ਦਾ, ਨਿੱਕੇ ਚੰਬੇ ਫੁੱਲਾਂ ਵਾਲਾ, ਛੋਟੇ ਫੁੱਲਾਂ ਵਾਲਾ ਜਿਹੜਾ ਹੁੰਦਾ ਚੰਬਾ, ਇਸ ਤਰ੍ਹਾਂ ਕਹਿੰਦੇ ਜਿਵੇਂ ਨਿੱਕਾ ਚੰਬਾ ਹੁੰਦਾ ਉਸ ਤਰ੍ਹਾਂ ਦੀ ਜਿਹੜੀ ਫੁਲਵਾੜੀ ਹੈ ਫੁੱਲੀ ਖਿੜੀ ਹੋਈ ਹੈ, ਜਾਂ ਜੂਹੀ ਬਗੀਚੀ ਦੀ ਬਗੀਚੀ ਵਾਂਗ ਫੁਲਵਾੜੀ ਫੁੱਲੀ ਹੋਈ ਹੈ। ਮਲਕਾ ਸੁਮਨ ਵਿਸ਼ੇਸ਼, ਜਿਵੇਂ ਮਾਲਕੀ ਫੁੱਲ ਦਾ ਚਿੱਟਾ ਫੁੱਲ ਹੁੰਦਾ ਇਸ ਤਰ੍ਹਾਂ ਵਿਸ਼ੇਸ਼ ਕਰਕੇ ਫੁੱਲ ਰਹੀ ਹੈ ਹਰ ਪਾਸੇ। ਚੌਪਈ ਅਵਰ ਨਰਨ ਸਰ ਜਨਮ ਸੁਤਾਰੇ, ਹਾਂ ਇਸੇ ਤਰ੍ਹਾਂ ਇਹ ਕਹਿਣਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਹੋਰ ਪੁਰਸ਼ਾਂ ਵਾਂਗ ਹੀ ਜਨਮ ਧਾਰਿਆ ਦੁਨੀਆਂ ਵਿੱਚ, ਜਿਵੇਂ ਬਾਕੀ ਲੋਕ ਜੰਮਦੇ ਆ ਵੀ ਉਹੀ ਗੁਰੂ ਨਾਨਕ ਸਾਹਿਬ ਸ਼ਹਿਰ ਜੰਮੇ ਹਨ। ਜੋ ਐਸੇ ਕਹਿ ਸੋ ਕੁੰਭਿਆਰੇ, ਜਿਹੜੇ ਕਹਿੰਦੇ ਇਸ ਤਰ੍ਹਾਂ ਕਹਿੰਦੇ ਆ ਨਾ ਉਹ ਤਾਂ ਕਹਿੰਦੇ ਕੂੜਿਆਰ ਹੈ, ਝੂਠ ਦਾ ਘਰ, ਉਹ ਨਿਰਾ ਝੂਠ ਬੋਲਦੇ ਆ ਪੁਰਸ਼। ਸੋ ਨਾਨਕ ਕੋ ਜਾਣਤ ਨਾ, ਕਹਿੰਦੇ ਜਿਹੜਾ ਇਸ ਤਰ੍ਹਾਂ ਕਹਿੰਦੇ ਵੀ ਜਿਵੇਂ ਅਸੀਂ ਦੁਨੀਆਂ ਵਿੱਚ ਪੈਦਾ ਹੋਏ ਐਵੇਂ ਗੁਰੂ ਨਾਨਕ ਪੈਦਾ ਹੋਏ, ਉਹ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਜਾਣਦੇ ਨਹੀਂ ਵੀ ਗੁਰੂ ਨਾਨਕ ਸਾਹਿਬ ਕੌਣ ਹੈ। ਕਹਿ ਗੁਰ ਨਿੰਦਕ ਨਿੰਦਾ ਪ੍ਰਾਹੀ, ਸਭਾ ਗੁਰੂ ਕੇ ਨਿੰਦੇ ਕਹਿ ਵੀ ਗੁਰੂ ਨਾਨਕ ਦੀ ਨਿੰਦਿਆ ਹੀ ਉਹ ਆਖਦੇ ਹਨ ਕਰਦੇ ਹਨ। ਜੀਵਤ ਦੁੱਖ ਪਾਵਹਿ ਨਰ ਸੋਏ, ਇਹੋ ਜਿਹੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਵੀ ਜਿਵੇਂ ਅਸੀਂ ਜੰਮੇ ਉਹੀ ਉਹ ਮਹਾਰਾ ਪੈਦੇ ਹੋਏ ਉਹ ਬੋਲਦੇ ਬਕਵਾਸ ਦੇ ਉਹ ਜਿਉਂਦਿਆਂ ਜਿਉਂਦਿਆਂ ਤਾਂ ਪੁਰਖ ਬੜਾ ਦੁੱਖ ਪਾਉਣਗੇ। ਬੂਏ ਨਰਕ ਪ੍ਰਾਪਤ ਹੋਏ, ਜਦੋਂ ਮਰਨਗੇ ਉਹਨਾਂ ਨੂੰ ਨਰਕਾਂ ਦੀ ਪ੍ਰਾਪਤੀ, ਉਹ ਨਰਕਾਂ ਵਿੱਚ ਜਾਣਗੇ। ਨਹਿ ਜਾਣਹਿ ਕਹਤੇ ਜੋ ਭੂਲੇ, ਕਹਿੰਦੇ ਜਿਹੜੇ ਨਹੀਂ ਜਾਣਦੇ ਹਨ ਮਹਿਮਾ ਨੂੰ, ਤੇ ਇਸ ਤਰ੍ਹਾਂ ਕਹਿੰਦੇ ਭੁੱਲ ਕੇ ਮਹਿਮਾ, ਮਹਾਰਾਜ ਨੂੰ ਇਹੋ ਜਿਹਾ ਬਚਨ ਕਹਿ ਦਿੰਦੇ ਹਨ। ਆਪ ਸੁਣ ਸੋ ਹੋਵੇ ਅਨੁਕੂਲੇ, ਜਿਹੜੇ ਭੁੱਲ ਕੇ ਕਹਿ ਰਹੇ ਹੈ ਨਹੀਂ ਜਾਣਦੇ ਹਨ, ਜਿਹੜੇ ਹੁਣ ਸੁਣ ਕੇ ਮਾਰੀ ਮਹਿਮਾ ਦੇ ਅਨੁਸਾਰੀ ਹੋ ਜਾਣਗੇ, ਗੁਰੂ ਕੀ ਮਹਿਮਾ ਜਾਣ ਕੇ ਮਹਾਰਾਜ ਨੂੰ ਮਹਾਨ ਮੰਨਣ ਲੱਗ ਪੈਣਗੇ। ਦੋਹਰਾ ਸੁਣ ਸਰੋਤਨ ਸੁਖ ਪਾਏ ਮਨ, ਜੋ ਕਵੀ ਤੋਂ ਸੁਣ ਕੇ ਸੁਣਨ ਵਾਲੇ ਸਰੋਤਿਆਂ ਨੇ ਸੁਖ ਪਾਇਆ, ਕਿੰਨੋ ਬਹੁਰ ਸੰਦੇਹ। ਫਿਰ ਮਨ ਵਿੱਚ ਕਹਿੰਦੇ ਇਸ ਤਰ੍ਹਾਂ ਦਾ ਸੰਸਾਰ ਕੀਤਾ, ਵਧੀ ਹਿਰਦੇ ਮਹਿ ਲਾਲਸਾ, ਇਸ ਤਰ੍ਹਾਂ ਸੁਣਨ ਵਾਲਿਆਂ ਦੇ ਹਿਰਦੇ ਵਿੱਚ ਆਹਨਾ ਵਧ ਗਈ। ਕਥਾ ਸੁਣਨ ਪਰ ਜੇ, ਜੋ ਗੁਰੂ ਨਾਨਕ ਸਾਹਿਬ ਜੀ ਦੀ ਸੋਹਣੀ ਕਥਾ ਉਸ ਨੂੰ ਸੁਣਨ ਵਾਸਤੇ, ਚੌਪਈ ਅਸਬਿਦ ਸਰੋਤਨ ਬਚਨ ਉਚਾਰੇ, ਜੋ ਕਹਿੰਦੇ ਕਥਾ ਸੁਣਨ ਵਾਲੇ ਸਰੋਤਿਆਂ ਨੇ ਕਵੀ ਨੂੰ ਬਚਨ ਕਹੇ, ਸੁਣੋ ਕਵੀ ਇਸ ਗ੍ਰੰਥ ਮਝਾਰੇ। ਐਵੇਂ ਕਵੀ ਸੰਤੋਖ ਨੂੰ ਸੁਣ, ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ। ਤੂੰ ਤਾਂ ਜਨਕ ਰਾਜ ਅਵਤਾਰਾ, ਭੱਟਾਂ ਨੇ ਲਿਖਿਆ ਵੀ ਹੇ ਗੁਰੂ ਨਾਨਕ ਸਾਹਿਬ ਤੂੰ ਤਾਂ ਜਨਕ ਰਾਜ ਦਾ ਅਵਤਾਰ ਹੈ। ਇਹ ਬਿਦ ਲਿਖਿਓ ਵਾਖ ਸੁਖਕਾਰਾ, ਸੁਖ ਕਰਨ ਵਾਲੇ ਜਿਹੜੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਸੰਬੰਧ ਵਿੱਚ ਇਹ ਭੱਟਾਂ ਨੇ ਬਚਨ ਲਿਖਿਆ ਵੀ ਤੂੰ ਜਨਕ ਰਾਜੇ ਦਾ ਅਵਤਾਰ ਹੈ। ਗੁਰੂ ਗ੍ਰੰਥ ਕੀ ਸਾਖੀ ਪਾਵੈ, ਇਸ ਤਰ੍ਹਾਂ ਜਿਹੜੇ ਵਿਦਵਾਨ ਲੋਕ ਹੈ ਵੀ ਗੁਰੂ ਨਾਨਕ ਸਾਹਿਬ ਜਨਕ ਰਾਜੇ ਦਾ ਅਵਤਾਰ ਸਨ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੀ ਉਗਾਹੀ ਪਾਉਂਦੇ ਹਨ ਉਗਾਹੀ ਦੇ ਦਿੰਦੇ ਹਨ। ਤੋ ਹਮਰੋ ਸੰਦੇਹ ਮਿਟਾਵੇ, ਜਿਹੜਾ ਸਾਨੂੰ ਸੰਸਾ ਜਾ ਹੁੰਦਾ ਉਹ ਮਿਟਾ ਦਿੰਦੇ। ਇਸੇ ਤਰ੍ਹਾਂ ਜੇ ਕਵੀ ਜੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਇਸ ਤਰ੍ਹਾਂ ਗੁਰੂ ਨਾਨਕ ਦੇ ਸੰਬੰਧ ਵਿੱਚ ਵੀ ਉਹ ਮਹਾਨ ਤੋਂ ਮਹਾਨ ਹੈ ਇਹੋ ਜਿਹੀ ਸਾਖੀ ਗਾਹੀ ਪਾਉ, ਫਿਰ ਸਾਡਾ ਸੰਸਾਰ ਮਿਟ ਸਕਦਾ ਹੈ। ਜਾ ਕੇ ਬਚਨ ਅਮੋਲ ਅਡੋਲਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬਚਨ ਹੈ ਉਹ ਅਮੋਲਕ ਤੇ ਅਡੋਲ ਹਨ। ਸੁਖ ਦਾ ਮੰਗਲ ਮੂਲ ਅਤੁੱਲਾ, ਸੁਖ ਦੇਣ ਵਾਲੇ ਹਨ ਮਹਾਰਾਜ ਦੇ ਬਚਨ, ਮੰਗਲਾਂ ਖੁਸ਼ੀਆਂ ਦਾ ਮੋਲ ਹੈ, ਤੁਲਣ ਤੋਂ ਰਹਿਤ ਹੈ। ਸ਼ਾਸਤਰ ਪ੍ਰਮਾਣ ਰੂਪ ਪੱਟਿਆਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਬਚਨ ਤੋਲੇ ਨਹੀਂ ਜਾ ਸਕਦੇ ਹਨ। ਸੁਣ ਕਰ ਕਵੀ ਗ੍ਰੰਥ ਕੀ ਗਾਥਾ, ਕਹਿੰਦੇ ਕਵੀ ਤੋਂ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰਤਾ, ਕਰ ਔਰ ਹਰਖ ਕਹਿਤ ਤਿੰਨ ਸਾਥਾ, ਜਿਹੜੇ ਸਰੋਤੇ ਉਹਨਾਂ ਨੂੰ ਕਹਿੰਦੇ ਹਿਰਦੇ ਵਿੱਚ ਖੁਸ਼ੀ ਕਰੋ, ਖੁਸ਼ੀ ਧਾਰ ਕੇ ਕਹਿਣ ਲੱਗਿਆ ਧੰਨ ਗਿਰਾ ਮਤ ਧੰਨ ਤੁਮਾਰੀ, ਕਥਾ ਸੁਣ ਵਾਲੇ ਸਰੋਤਿਓ ਤੁਹਾਡੀ ਬਾਣੀ ਬਚਨ ਧੰਨ ਹੈ, ਤੁਹਾਡੀ ਜਿਹੜੀ ਅਕਲ ਮਤ ਉਹ ਵੀ ਧੰਨ ਹੈ। ਜਾਂ ਤੇ ਮਨ ਮਹਿ ਸਮਝ ਉਚਾਰੀ, ਇਸ ਕਰਕੇ ਤੁਸੀਂ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਸਮਝ ਕੇ ਫੇਰ ਇਹ ਗੱਲ ਕਹੀ ਹੈ ਮੈਨੂੰ। ਕਹਿਤ ਮਹਿਤ ਕੀ ਮਹਿਤ ਹੈ ਸਾਖੀ, ਕਿਉਂਕਿ ਜਿਹੜੇ ਵੱਡੇ ਪੁਰਸ਼ ਹੁੰਦੇ ਉਹੀ ਵੱਡਿਆਂ ਪੁਰਸ਼ਾਂ ਦੀਆਂ ਮਹਾਨ ਸਾਖੀਆਂ ਕਥਾਵਾਂ ਕਹਿੰਦੇ ਹੁੰਦੇ। ਨਹੀਂ ਅਲਪ ਤੇ ਜਾਵਹਿ ਭਾਖੀ, ਜਿਹੜੇ ਵੱਡੇ ਪੁਰਸ਼ ਹੈ ਉਹੀ ਵੱਡਿਆਂ ਦੀ ਸਾਖੀ ਕਹਿੰਦੇ ਹੈ, ਹੋਰ ਕਹਿੰਦੇ ਜਿਹੜੇ ਕੋਈ ਅਲਬੁੱਧੀ ਵਾਲੇ ਤੁਛ ਬੁੱਧੀ ਵਾਲੇ ਉਹਨਾਂ ਕੋਲ ਵੱਡਿਆਂ ਦੀ ਜਿਹੜੀ ਕੋਈ ਸਾਖੀ ਹੈ ਕੋਈ ਬਚਨ ਬਾਣੀ ਉਹ ਕਹੇ ਨਹੀਂ ਜਾ ਸਕਦੇ ਹਨ। ਸ੍ਰੀ ਨਾਨਕ ਇਤਿਹਾਸ ਪੁਨੀਤਾ, ਇਸ ਕਰਕੇ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸ ਹੈ ਬਹੁਤ ਪਵਿੱਤਰ ਤੇ ਮਹਾਨ ਹੈ। ਗ੍ਰੰਥ ਅਨੁਸਾਰ ਕਥੀ ਮੈਂ ਰੀਤਾ, ਜਿਹੜੀ ਮਰਯਾਦਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਹੀ ਮੈਂ ਕਥਨ ਕੀਤੀ ਹੈ। ਗੁਰੂ ਨਾਨਕ ਦੀ ਮਰਯਾਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਅਨੁਸਾਰ ਸਾਰੀ ਹੈ ਮੈਂ ਜਿਹੜੀ ਕਥਾ ਕਥਨ ਕੀਤੀ ਹੈ, ਜਿਹੜਾ ਗੁਰੂ ਨਾਨਕ ਦਾ ਇਤਿਹਾਸ ਹੈ, ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਅਨੁਸਾਰ ਮੈਂ ਕਥਨ ਕੀਤਾ ਹੈ। ਪੁੰਨ ਗੁਰਦਾਸ ਭਇਓ ਜੋ ਭਾਈ, ਇਸੇ ਤਰ੍ਹਾਂ ਕਹਿੰਦੇ ਭਾਈ ਸਾਹਿਬ ਜੋ ਭਾਈ ਗੁਰਦਾਸ ਜੀ ਹੋਏ ਹਨ, ਕਛੂਆ ਕਕੀਨ ਜੇ ਗੁਰੂ ਵਡਾਏ, ਉਹਨਾਂ ਨੇ ਕਹਿੰਦੇ ਕੁਝ ਨਾ ਕੁਝ ਗੁਰੂ ਗ੍ਰੰਥ ਸਾਹਿਬ ਦੀ ਵੀ ਤੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕੀਤੀ। ਸ੍ਰੀ ਅਰਜਨ ਕੀ ਰਹਿਤ ਹਜੂਰਾ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਦੀ ਹਜੂਰੀ ਵਿੱਚੋਂ ਰਹਿੰਦੇ ਸਨ। ਸਿੱਖੀ ਅਧਿਕ ਪ੍ਰੇਮ ਵਰਤ ਪੂਰਾ, ਹਾਂ ਸਿੱਖੀ ਵਿੱਚ ਵੀ ਬਹੁਤ ਮਹਾਨ ਸੀ, ਪ੍ਰੇਮ ਵਿੱਚ ਵੀ ਤੇ ਵਰਤ ਜਿਹੜੇ ਨਿਯਮ ਅਸੂਲ ਉਹਨਾਂ ਵਿੱਚ ਉਹ ਪੂਰਾ ਪੂਰਾ ਸੀ ਭਾਈ ਸਾਹਿਬ। ਸੁਣ ਗੁਰ ਅਰਜਨ ਜਿਹ ਕੀ ਬਾਣੀ, ਜਿਸ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਰ ਦੀਨੋ ਅਸ ਵਿਦ ਗਤ ਦਾਨੀ ਦਾਤੇ, ਸਤਿਗੁਰਾਂ ਨੇ ਇਸ ਤਰ੍ਹਾਂ ਦਾ ਵਰ ਦਿੱਤਾ ਸੀ ਉਹਨਾਂ ਦੀ ਬਾਣੀ ਨੂੰ, ਪੜ ਹੈ ਪ੍ਰੇਮ ਕਰ ਕੈ ਸਿੱਖ ਜੋ, ਭਾਈ ਗੁਰਦਾਸ ਤੇਰੀ ਜਿਹੜੀ ਬਾਣੀ ਹੈ ਜਿਹੜਾ ਇਹਨੂੰ ਪ੍ਰੇਮ ਕਰਕੇ ਸਿੱਖ ਪੜੇਗਾ, ਸਿੱਖੀ ਕੋ ਪ੍ਰਾਪਤ ਹੋਇ ਸੋ, ਉਹਨੂੰ ਸਹੀ ਮਹਿਨਾ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਪ੍ਰਾਪਤ ਹੋ ਜਾਵੇਗੀ। ਤੇ ਅਨੁਸਾਰ ਕਥੀ ਮੈਂ ਗਾਥਾ, ਇਸ ਤਰ੍ਹਾਂ ਜੋ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਰਾਂ ਵਿੱਚ ਗੁਰੂ ਨਾਨਕ ਦੀ ਮਹਿਮਾ ਕਹੀ ਹੈ, ਜਾਂ ਹੋਰ ਜਿੱਥੇ ਜਿੱਥੇ ਮਹਾਰਾਜ ਗਏ ਹੈ ਉੱਥੋਂ ਦੀ ਕਥਾ ਕਹੀ, ਉਸ ਅਨੁਸਾਰ ਮੈਂ ਇਹ ਕਥਾ ਕਹੀ ਹੈ। ਤੇ ਕੀ ਸਾਖ ਸੁਣੋ ਹਿਤ ਸਾਥ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜਿਹੜੀ ਅਗਾਹੀ ਹੈ ਉਹ ਵੀ ਪ੍ਰੇਮ ਨਾਲ ਤੁਸੀਂ ਸੁਣ ਲਓ। ਸ੍ਰੀ ਗੁਰੂ ਗੋਬਿੰਦ ਸਿੰਘ ਹਜ਼ੂਰੀ, ਤੀਜੇ ਹਨ ਕਹਿੰਦੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹਨਾਂ ਦੀ ਹਜ਼ੂਰੀ ਵਿੱਚ, ਮੰਨੀ ਸਿੰਘ ਭਇਓ ਗਤ ਰੂਰੀ, ਸੋਹਣੀ ਰੀਤੀ ਵਾਲਾ ਸੋਹਣੀ ਮਰਯਾਦਾ ਵਾਲਾ ਭਾਈ ਮਨੀ ਸਿੰਘ ਹੋਇਆ ਮਹਾਨ ਵਿਦਵਾਨ, ਜਿਹ ਸਿਰ ਲਓ ਸਿੱਖੀ ਨਿਰਬਾਹੀ, ਭਾਈ ਮਨੀ ਸਿੰਘ ਤੰਤ ਨੇ ਕਹਿੰਦੇ ਸੀਸ ਤੱਕ ਜਿਹੜੀ ਗੁਰੂ ਨਾਨਕ ਦੀ ਸਿੱਖੀ ਧਾਰੀ ਨੂੰ ਨਿਭਾਇਆ ਹੈ। ਇਹ ਅਨੁਸਾਰ ਕਥਾ ਮੈਂ ਪ੍ਰਾਹੀ, ਭਾਈ ਮਨੀ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਉਹ ਲੈ ਕੇ ਨਾ ਸਾਖੀਆਂ ਲਿਖੀਆਂ ਪੁਸਤਕ ਲਿਖੀ ਹੈ, ਕਹਿੰਦੇ ਉਹਦੇ ਅਨੁਸਾਰ ਮੈਂ ਕਥਾ ਇਹ ਕਹੀ ਹੈ। ਪ੍ਰਥਮਾ ਸੁਣੋ ਗ੍ਰੰਥ ਕੀ ਸਾਖੀ, ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਸੰਬੰਧੀ ਉਗਾਹੀ ਹੈ ਉਹ ਤੁਸੀਂ ਸੁਣ ਲਓ। ਹਿਰਦੇ ਮਹਿ ਸ਼ਰਧਾ ਦਿੜ ਰਾਖੀ, ਆਪਣੇ ਹਿਰਦੇ ਵਿੱਚ ਪੱਕੀ ਸ਼ਰਧਾ ਰੱਖ ਕੇ ਧਾਰ ਕੇ ਸੁਣੋ ਗੁਰੂ ਗ੍ਰੰਥ ਸਾਹਿਬ ਦੀ ਉਗਾਹੀ ਵੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕੀ ਕਹਿ ਰਹੇ ਹੈ। ਆਪ ਨਾਰਾਇਣ ਕਲਾ ਧਾਰ, ਦੇਖ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਇਹ ਲਿਖਿਆ ਹੈ, ਕਹਿੰਦੇ ਆਪ ਹੀ ਜਿਹੜਾ ਨਰਾਂ ਨਰਾਂ ਵਿੱਚ ਆਇਆ ਨਾਰਾਇਣ, ਉਹ ਕਲਾ ਧਾਰ ਕੇ ਸ਼ਕਤੀਆਂ ਧਾਰ ਕੇ ਜਗ ਮਹਿ ਪਰਵਰਿਆ, ਸੰਸਾਰ ਦੇ ਵਿੱਚ ਪ੍ਰਵਿਰਤ ਹੋਇਆ, ਸੰਸਾਰ ਦੇ ਵਿੱਚ ਹੀ ਆਇਆ। ਨਿਰੰਕਾਰ ਆਕਾਰ, ਉਹ ਜਿਹੜਾ ਨਿਰੰਕਾਰ ਉਸੇ ਨੇ ਕਹਿੰਦੇ ਜਿਹੜਾ ਆਕਾਰ ਹੈ ਗੁਰੂ ਨਾਨਕ ਸਾਹਿਬ ਜੀ ਦਾ, ਜੋਤ ਜਗ ਮੰਡਲ ਕਰਿਓ, ਕਹਿੰਦੇ ਇਸ ਤਰ੍ਹਾਂ ਸੰਸਾਰ ਦੇ ਸਮੂਹ ਮੰਡਲ ਵਿੱਚ ਜੋਤ ਕੀ ਹੈ ਪ੍ਰਕਾਸ਼ ਕੀਤਾ ਹੈ, ਜਗ ਸੰਸਾਰ ਮੰਡਲ ਸਮੂਹ ਸਾਰੇ ਸਮੂਹ ਸੰਸਾਰ ਦੇ ਵਿੱਚ ਉਸੇ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਵਿੱਚ ਜੋਤ ਕੀਏ ਪ੍ਰਕਾਸ਼ ਕੀਤਾ ਹੈ। ਜਹ ਕਹ ਤਹ ਭਰਪੂਰ, ਜਿੱਥੇ ਕਿੱਥੇ ਹਰ ਜਗ੍ਹਾ ਭਰਪੂਰ ਹੀ ਹੈ। ਸ਼ਬਦ ਦੀਪਕ ਦੀਪਾਇਓ, ਕਹਿੰਦੇ ਜਿਹੜਾ ਸ਼ਬਦ ਰੂਪ ਦੀਵਾ ਹੈ ਉਹਨੂੰ ਪ੍ਰਕਾਸ਼ਨਾ ਕੀਤਾ, ਦੀਵਾ ਜਗਾਇਆ ਹੈ। ਜਹ ਸਿੱਖ ਹੈ ਸੰਗ ਰਿਹਾ, ਜਿਨ੍ਹਾਂ ਸਿੱਖਰਾਂ ਨੇ ਇਹਨੂੰ ਗ੍ਰਹਿਣ ਕੀਤਾ ਭਲੀ ਪ੍ਰਕਾਰ, ਤਤ ਹਰ ਚਰਨ ਮਿਲਾਇਆ, ਤਤ ਕੇ ਸ਼ੀਘਰ ਹੀ ਹਰੀ ਦੇ ਚਰਨਾਂ ਨਾਲ ਮਿਲਾ ਦਿੱਤਾ ਗੁਰੂ ਨਾਨਕ ਸਾਹਿਬ ਜੀ। ਨਾਨਕ ਕੁਲ ਨਿਮਲ ਔਤਰਿਓ, ਗੁਰੂ ਨਾਨਕ ਸਾਹਿਬ ਦੀ ਸਿੱਖੀ ਰੂਪੀ ਨਿਰਮਲ ਕੁਲ ਹੈ ਉਹਦੇ ਵਿੱਚ ਅਵਤਰਿਓ ਕੀ ਅਵਤਾਰ ਧਾਰਿਆ ਪ੍ਰਗਟ ਹੋਏ ਅੰਗਦ ਲਹਿਣੇ ਸੰਗ ਹੋਏ ਜੋ ਭਾਈ ਲਹਿਣਾ ਜੀ ਹੈ ਕਹਿੰਦੇ ਨਾਲ ਹੋ ਕੇ ਗੁਰੂ ਅੰਗਦ ਰੂਪ ਹੋ ਗਏ ਗੁਰੂ ਅਮਰਦਾਸ ਤਾਰਨ ਤਰਨ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਮਿਲ ਕੇ ਸੰਸਾਰ ਨੂੰ ਤਾਰਨ ਵਾਸਤੇ ਜਿਹੜੇ ਤਾਰਨ ਜਹਾਜ਼ ਰੂਪ ਹੈ ਗੁਰੂ ਰਾਮ ਅਮਰਦਾਸ ਸਾਹਿਬ ਜੀ ਹੋ ਗਏ ਜਨਮ ਜਨਮ ਪਾ ਸਰਨ ਤੋਂ ਇਸ ਕਰਕੇ ਜਨਮਾਂ ਜਨਮਾਂ ਤੇ ਉਹਨਾਂ ਦੇ ਚਰਨਾਂ ਦੀ ਸ਼ਰਨ ਕਹਿੰਦੇ ਆਪਣੇ ਆਪ ਨੂੰ ਪਾਈਏ ਸਤਿਯੁਗ ਤੈ ਮਾਣਿਓ ਜਾਂ ਇਹ ਭੱਟਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਲਿਖਿਆ ਵਾਹਿਗੁਰੂ ਪਰਮੇਸ਼ਰ ਦੇ ਸੰਬੰਧ ਵਿੱਚ ਹੇ ਅਕਾਲ ਪੁਰਖ ਵਾਹਿਗੁਰੂ ਸਤਿਯੁਗ ਦੇ ਸਮੇਂ ਵਿੱਚ ਤੈਨੇ ਆਪਣੇ ਹੁਕਮ ਅਨੁਸਾਰ ਇਸੇ ਤਰ੍ਹਾਂ ਕਹਿੰਦੇ ਆਨੰਦ ਮਾਣਿਆ ਮੌਜ ਨੂੰ ਮਾਣਿਆ ਛੱਲਿਓ ਬਲ ਬਾਵਨ ਭਾਇਓ ਆਪਦੇ ਹੁਕਮ ਅਨੁਸਾਰ ਕਹਿੰਦੇ ਇਸ ਤਰ੍ਹਾਂ ਬਾਵਨ ਅਵਤਾਰ ਹੋ ਗਿਆ ਤੇ ਉਹਨੇ ਕਹਿੰਦੇ ਬਲਰਾਜੇ ਨੂੰ ਸ਼ਰਣਾ ਪਾਇਆ ਹੈ ਤੇਤਾ ਤੈ ਮਾਣਿਓ ਤੇਤਾ ਜਗਾਇਆ ਉਸੇ ਤਰ੍ਹਾਂ ਤੈਨੇ ਕਹਿੰਦੇ ਇਸ ਤਰ੍ਹਾਂ ਆਨੰਦ ਮਾਣਿਆ ਹੈ ਰਾਮ ਰਘਵੰਸ ਕਹਾਇਓ ਵਾਹਿਗੁਰੂ ਤੁਹਾਡੇ ਹੁਕਮ ਵਿੱਚ ਰਾਮ ਚੰਦਰ ਜੀ ਹੋ ਗਏ ਜੋ ਰਘਵੰਸ਼ੀ ਕਹਾਏ ਦੁਆਪਰ ਕਿਸ਼ਨ ਮੁਰਾਰ ਦੁਆਪਰ ਦੇ ਵਿੱਚ ਮੁਰਾਰੀ ਕ੍ਰਿਸ਼ਨ ਜੀ ਹੋ ਗਏ ਕੰਸ ਕਰਤਾਰਥ ਕੀਓ ਉਹਨਾਂ ਨੇ ਤੁਹਾਡੇ ਹੁਕਮ ਅਨੁਸਾਰ ਹੇ ਵਾਹਿਗੁਰੂ ਜੀ ਕੰਸ ਨੂੰ ਮਾਰ ਕੇ ਕਰਤਾਰਥ ਕਰ ਦਿੱਤਾ ਮੁਕਤ ਕਰ ਦਿੱਤਾ ਉਗਰ ਸੈਨ ਕੋ ਰਾਜ ਕ੍ਰਿਸ਼ਨ ਮੁਰਾਰੀ ਨੇ ਆਪਣੇ ਨਾਨੇ ਜਿਹੜੇ ਉਗਰ ਸੈਨ ਸੀ ਉਹਨਾਂ ਨੂੰ ਰਾਜ ਭਾਗ ਦੇ ਦਿੱਤਾ ਭੈ ਭਗਤ ਜਨ ਦੀ ਹੋਰ ਜਿਹੜੇ ਭਗਤ ਜਨ ਸੀ ਉਹਨਾਂ ਨੂੰ ਨਿਰਭੈਤਾ ਦੀ ਪਦਵੀ ਦੇ ਦਿੱਤੀ ਕਲਯੁਗ ਪ੍ਰਮਾਣ ਨਾਨਕ ਗੁਰੂ ਹਾਂ ਕਲਯੁਗ ਦੇ ਸਮੇਂ ਵਿੱਚ ਪ੍ਰਮਾਣਿਕ ਹੋਏ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਅੰਗਦ ਅਮਰ ਕਹਾਇਓ ਗੁਰੂ ਅੰਗਦ ਸਾਹਿਬ ਜੀ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਸਰੂਪ ਕਹਾਇਆ ਹੈ ਸ੍ਰੀ ਗੁਰੂ ਸ੍ਰੀ ਗੁਰੂ ਰਾਜ ਅਬਚਲ ਅਟਲ ਗੁਰੂ ਮਹਾਰਾਜ ਆਪ ਜੀ ਦਾ ਜਿਹੜਾ ਗੁਰਤਾ ਗੱਦੀ ਦਾ ਰਾਜ ਭਾਗ ਹੈ ਅਬਚਲ ਹੈ ਅਟਲ ਹੈ ਆਦਿ ਪੁਰਖ ਫੁਰਮਾਇਓ ਇਸ ਤਰ੍ਹਾਂ ਆਦਿ ਪੁਰਖ ਰੂਪ ਦੇ ਵਿੱਚ ਇਹ ਫੁਰਮਾਇਆ ਗਿਆ ਕਿਹਾ ਗਿਆ ਹੈ ਦੋਹਰਾ ਇਤਿਹਾਦਿਕ ਸ੍ਰੀ ਗ੍ਰੰਥ ਮੈਂ ਇਸ ਤੋਂ ਆ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਲਿਖੇ ਸਵਈਏ ਬ੍ਰਿੰਦ ਸਰੋਤਾ ਜਨੋ ਇੱਕ ਨੀ ਬੇਅੰਤ ਬੇਅੰਤ ਸਵਈਏ ਲਿਖੇ ਗੁਰੂ ਨਾਨਕ ਦੀ ਮਹਿਮਾ ਵਿੱਚ ਵੀ ਉਹ ਪਰਮੇਸ਼ਰ ਦਾ ਅਵਤਾਰ ਸਨ ਨਿਰੰਕਾਰ ਆਕਾਰ ਭੇ ਉਹ ਜਿਹੜੇ ਗੁਰੂ ਨਾਨਕ ਸਾਹਿਬ ਹੈ ਉਹ ਤਾਂ ਨਿਰੰਕਾਰ ਦਾ ਆਕਾਰ ਸਰੂਪ ਹੋਏ ਸੀ ਸ੍ਰੀ ਗੁਰ ਆਨੰਦ ਕੰਦ ਗੁਰੂ ਨਾਨਕ ਸਾਹਿਬ ਆਨੰਦੇ ਬਦਲ ਸੀ ਜਾਂ ਆਨੰਦੇ ਦਾਤੇ ਸਨ ਚੌਪਈ ਮੋਹਰ ਮੂੰਹ ਸ੍ਰੀ ਗ੍ਰੰਥ ਹੈ ਕਹਾ ਬਾਰ ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ ਗਿਆ ਹੈ ਸੋ ਤੁਮ ਸਾਚਕ ਝੂਠੋ ਲਹਾ ਕਥਾ ਸੁਣ ਵਾਲੇ ਸਰੋਤਿਓ ਤੁਸੀਂ ਸੱਚਾ ਜਾਣਿਆ ਜਾਂ ਝੂਠਾ ਬਚਨ ਸਮਝਿਆ ਵਾਕ ਗ੍ਰੰਥ ਕੋ ਸਾਚ ਜੋ ਮਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਹੇ ਹੋਏ ਬਚਨਾਂ ਨੂੰ ਸੱਚੇ ਕਰਕੇ ਮੰਨਦਾ ਹੈ ਨਾਨਕ ਹਰ ਅਵਤਾਰ ਪਛਾਣ ਉਹ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਵਾਹਿਗੁਰੂ ਦਾ ਅਵਤਾਰ ਪਛਾਣਦਾ ਹੈ ਸ੍ਰੀ ਅਰਜਨ ਕੇ ਰਹਿਤ ਅਗਾਰੀ ਇਸੇ ਤਰ੍ਹਾਂ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦੇ ਅੱਗੇ ਸਨਮੁਖ ਰਹਿੰਦੇ ਸਨ ਭਇਓ ਗ੍ਰੰਥ ਕੋ ਜੌਨ ਲਿਖਾਰੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਲਿਖਾਰੀ ਲਿਖਣ ਵਾਲਾ ਵੀ ਹੋਇਆ ਤਾਂ ਕੀ ਕਹੀ ਸੁਣੋ ਆਪ ਸਾਖੀ ਭਾਈ ਗੁਰਦਾਸ ਜੀ ਦੀ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਆਪਣੀ ਬਾਣੀ ਬਾਰਾਂ ਵਿੱਚ ਉਗਾਹੀ ਕਹੀ ਉਹ ਵੀ ਸੁਣ ਲਓ ਸ੍ਰੀ ਗੁਰਦਾਸ ਨਾਮ ਜਾਂ ਭਾਖੀ ਜਿਸਦਾ ਨਾਮ ਭਾਈ ਗੁਰਦਾਸ ਸੀ ਜਿਵੇਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਕਿਹਾ ਉਗਾਹੀ ਸੁਣੋ ਬਾਰਾਂ ਦੀ ਭਾਈ ਗੁਰਦਾਸੋ ਵਾਚ ਨਿਰੰਕਾਰ ਨਾਨਕ ਦੇਵ ਜਿਹੜਾ ਨਿਰੰਕਾਰ ਹੈ ਉਸੀ ਕਹਿੰਦੇ ਗੁਰੂ ਨਾਨਕ ਦੇਵ ਹੈ ਨਿਰੰਕਾਰ ਆਕਾਰ ਬਣਾਇਆ ਨਿਰੰਕਾਰ ਨੇ ਗੁਰਦੇਵ ਨਿਰੰਕਾਰੀ ਦਾ ਆਕਾਰ ਕੀਏ ਸਰੂਪ ਬਣਾਇਆ ਗੁਰ ਅੰਗਦ ਗੁਰ ਅੰਗ ਤੇ ਇਸੇ ਤਰ੍ਹਾਂ ਜਿਹੜੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਅੰਗਾਂ ਵਿੱਚੋਂ ਪ੍ਰਗਟ ਹੋ ਗਏ ਗੰਗੋਹ ਜਾਣ ਤਰੰਗ ਉਠਾਇਆ ਜਾਣ ਲੋ ਜਿਵੇਂ ਗੰਗ ਤੋਂ ਗੰਗਾ ਤੋਂ ਤਰੰਗ ਉੱਠ ਖੜਦਾ ਹੈ ਉਹ ਲਹਿਰ ਉੱਠ ਖੜਦੀ ਹੈ ਉਹ ਗੁਰੂ ਨਾਨਕ ਦੇ ਅੰਗਾਂ ਤੋਂ। ਗੁਰੂ ਅੰਗਦ ਸਾਹਿਬ ਜੀ ਲਹਿਰ ਵਾਂਗੂ ਉੱਠ ਕਰੇ ਪ੍ਰਗਟ ਹੋ ਗਏ ਉਹ, ਜਿਵੇਂ ਲਹਿਰ ਗੰਗਾ ਦਾ ਪ੍ਰਵਾਹ ਪਾਣੀ ਹੁੰਦੀ ਹੈ, ਗੁਰੂ ਨਾਨਕ ਸਰੂਪ ਹੀ ਸੀ। ਗੁਰੂ ਅੰਗਦ ਸਾਹਿਬ ਜੀ ਅਮਰਦਾਸ ਗੁਰ ਅੰਗਦ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਅੱਗੇ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਪ੍ਰਗਟ ਹੋ ਗਏ। ਜੋਤ ਸਰੂਪ ਚਲਤ ਵਰਤਾਇਆ, ਇਸ ਤਰ੍ਹਾਂ ਕਹਿੰਦੇ ਜੋਤੀ ਸਰੂਪ ਨੇ ਐਸਾ ਕੌਤਕ ਵਰਤਾਇਆ। ਗੁਰ ਅਮਰਹ ਗੁਰ ਰਾਮਦਾਸ, ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਤੋਂ ਗੁਰੂ ਰਾਮਦਾਸ ਸਾਹਿਬ ਹੋ ਗਏ। ਅਨਹਦ ਨਾਦਹ ਸ਼ਬਦ ਸੁਣਾਇਆ, ਅਨਹਦ ਕੀ ਇੱਕ ਰਾਸ ਜਿਹੜਾ ਸ਼ਬਦ ਕੀ ਹੈ ਉਹਦਾ ਸ਼ਬਦ ਕੀ ਉਪਦੇਸ਼ ਸੁਣਾਉਣਾ ਕੀਤਾ ਹੈ। ਰਾਮਦਾਸ ਅਰਜਨ ਗੁਰੂ, ਗੁਰੂ ਰਾਮਦਾਸ ਸਾਹਿਬ ਜੀ ਤੋਂ ਅੱਗੇ ਗੁਰੂ ਅਰਜਨ ਦੇਵ ਜੀ ਹੋ ਗਏ। ਦਰਸ਼ਨ ਦਰਪਣ ਵਿੱਚ ਦਿਖਾਇਆ, ਇਸ ਤਰ੍ਹਾਂ ਅਪੇਰ ਦਰਸ਼ਨ ਰੂਪੀ ਜਿਹੜਾ ਦਰਸ਼ਨ ਹੈ ਉਹ ਦਰਪਣ ਕੀ ਸ਼ੀਸ਼ੇ ਦੇ ਵਿੱਚ ਦਿਖਾਉਣਾ ਕੀਤਾ ਹੈ। ਗਿਆਨ ਰੂਪੀ ਸ਼ੀਸ਼ੇ ਦੇ ਵਿੱਚ ਅਭੇਦ ਰੂਪੀ ਜਿਹੜਾ ਦਰਸ਼ਨ ਦਿਖਾਉਣਾ ਕੀਤਾ ਹੈ। ਹਰਗੋਬਿੰਦ ਗੁਰ ਅਰਜਨ ਹੋ, ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਅੱਗੇ ਗੁਰੂ ਹਰਗੋਬਿੰਦ ਸਾਹਿਬ ਸਰੂਪ ਹੋ ਗਏ। ਗੁਰੂ ਗੋਬਿੰਦ ਨਾਉ ਸਦਵਾਇਆ, ਕਹਿੰਦੇ ਉਸੇ ਗੋਬਿੰਦ ਨੇ ਗੁਰੂ ਹਰਗੋਬਿੰਦ ਸਾਹਿਬ ਨਾਮ ਅਖਵਾਇਆ ਹੈ। ਗੁਰਮੂਰਤ ਗੁਰ ਸ਼ਬਦ ਹੈ, ਜਿਹੜਾ ਗੁਰੂ ਕਾ ਸਰੂਪ ਹੈ ਉਹ ਤਾਂ ਗੁਰੂ ਦਾ ਸ਼ਬਦ ਹੀ ਹੈ। ਸਾਧ ਸੰਗਤ ਵਿੱਚ ਪ੍ਰਗਟੀ, ਸਾਰ ਸੰਗਤ ਵਿੱਚ ਕਹਿੰਦੇ ਪ੍ਰਗਟ ਹੋਏ ਆਇਆ ਹੈ। ਪੈਰੀ ਪਾਇ ਸਭ ਜਗਤ ਤਰਾਇਆ, ਉਹ ਕਹਿੰਦੇ ਪੈਰਾਂ ਤੇ ਚਰਨਾਂ ਤੇ ਪਾ ਕੇ ਸਾਰੇ ਸੰਸਾਰ ਨੂੰ ਗੁਰੂ ਨੂੰ ਤਾਰ, ਗੁਰੂ ਨੇ ਤਾਰ ਦਿੱਤਾ ਸਾਰਿਆਂ ਨੂੰ ਆਪਣੇ ਚਰਨੀ ਪਾ ਕੇ ਚਰਨੀ ਲਾ ਕੇ। ਚੌਪਈ ਔਰ ਲਿਖਿਓ ਬਹੁਤੇ ਇਸ ਥਾਨ, ਕਹਿੰਦੇ ਹੋਰ ਭੱਟਾਂ ਦੀ ਬਾਣੀ ਵਿੱਚ, ਭਾਈ ਗੁਰਦਾਸ ਜੀ ਦੀਆਂ ਬਾਰਾਂ ਵਿੱਚ, ਭਾਈ ਮਨੀ ਸਿੰਘ ਜੀ ਨੇ ਬਹੁਤੇ ਸਥਾਨੇ ਤੇ ਲਿਖਿਆ ਹੈ। ਪੜ੍ਹ ਕਰ ਗੁਣ ਲੇ ਵਾਹ ਮਤਵਾਨ, ਹੇ ਬੁੱਧੀਵਾਨ ਸਰੋਤੋ, ਤੁਸੀਂ ਭਾਈ ਮਨੀ ਸਿੰਘ ਜੀ ਪੁਸਤਕ ਪੜ੍ਹ ਕੇ, ਭਾਈ ਗੁਰਦਾਸ ਜੀ ਕਵਿਤ ਸੋਈਏ 12 ਪੜ੍ਹ ਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਜਾਣ ਲਓ, ਸਮਝ ਲਓ। ਬਹੁਰ ਜਨਕ ਰਾਜਾ ਅਵਤਾਰਾ, ਬਾਕੀ ਵੀ ਜਿਹੜਾ ਜਨਕ ਰਾਜਾ ਅਵਤਾਰ ਦੇ ਸੰਬੰਧ ਵਿੱਚ ਲਿਖਿਆ ਹੈ ਨਾ ਭੱਟਾਂ ਨੇ, ਐਸੇ ਲਿਖਿਓ ਗ੍ਰੰਥ ਮਝਾਰਾ। ਇਸ ਤਰ੍ਹਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਲਿਖਿਆ ਹੈ ਲਫ਼ਜ਼, ਸੋ ਉਪਮਾ ਹੈ ਤਿਹ ਕੀ ਦਈ। ਇਹ ਤਾਂ ਜਨਕ ਰਾਜੇ ਦੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਨਾਲ ਉਪਮਾ ਦਿੱਤੀ ਗਈ ਹੈ। ਜੋਗ ਭੋਗ ਦੋਨੋਂ ਜਿਵੇਂ ਜਿਹੜਾ ਜਨਕ ਰਾਜਾ ਸੀ ਨਾਲੇ ਜੁੜਦਾ ਸੀ ਪਰਮੇਸ਼ਰ ਨਾਲ ਵਿੱਚ, ਨਾਲੇ ਰਾਜ ਭਾਗ ਦਾ ਆਨੰਦ ਵੀ ਭੋਗਦਾ ਸੀ। ਉਹ ਕਹਿੰਦੇ ਰਾਜ ਭਾਗ ਦੋਨਾਂ ਹੀ ਨੂੰ ਗੁਰੂ ਮਹਾਰਾਜ ਨੇ ਗ੍ਰਹਿਣ ਕੀਤਾ ਹੈ, ਰਾਜਯੋਗ ਵਿੱਚ ਰਹੇ ਹੈ ਵਿਚਰੇ ਹਨ। ਜੋ ਗ੍ਰਸਤ ਮਹਿ ਜਨਕ ਉਦਾਸੀ, ਇਸ ਤਰ੍ਹਾਂ ਕਹਿੰਦੇ ਜਿਹੜਾ ਜਨਕ ਰਾਜਾ ਉਹ ਗ੍ਰਿਸਤੀ ਵਿੱਚ ਰਹਿੰਦਾ ਹੋਇਆ ਉਪਰਾਮ ਰਿਹਾ। ਜੋ ਸ੍ਰੀ ਨਾਨਕ ਭੇ ਸੁਖ ਰਾਸੀ, ਜੋ ਗੁਰੂ ਨਾਨਕ ਸਾਹਿਬ ਜੀ ਸੁਖਾਂ ਦੇ ਰਾਸੀ, ਕਹਿੰਦੇ ਗ੍ਰਸਤ ਹੁੰਦੇ ਹੋਏ ਫਿਰ ਵੀ ਉਪਰਾਮ ਰਹੇ, ਵੱਖਰੇ ਨਿਰਲੇਪ ਰਹੇ ਹੈ। ਇਸੀ ਹੇਤ ਤੇ ਦੂਸਰ ਚਰਨਾ, ਇਸੇ ਕਰਕੇ ਕਹਿੰਦੇ ਤੂੰ ਜਨਕ ਰਾਜਾ ਅਵਤਾਰ ਨਾਲ ਜਿਹੜਾ ਕੋਈ ਦੂਸਰਾ ਚਰਨਾ ਦੂਸਰਾ ਬੰਦ ਹੈ ਨਾ ਉਹਦਾ ਪੌੜੀ ਦਾ, ਖੋਲ ਅਰਥ ਨੀਕੀ ਬਿਧ ਵਰਨਾ, ਉਹਦੇ ਵਿੱਚ ਕਹਿੰਦੇ ਖੋਲ ਕੇ ਜਿਹੜਾ ਅਰਥ ਹੈ ਸਦਾਨ ਚੰਗੀ ਤਰ੍ਹਾਂ ਵਰਨਾ ਕਥਨ ਕੀਤਾ ਹੈ। ਰਹੇ ਜਗਤ ਜਲ ਪਦਮ ਵਿਚਾਰ, ਰਹੇ ਜਗਤਰ ਜਲ ਪਦਮ ਵਿਚਾਰ, ਉਹ ਬਚਨ ਲਿਖਿਆ ਨਾ ਭੱਟਾਂ ਵਿੱਚ, ਉਹਦੇ ਵਿੱਚ ਹੈ ਵੀ ਜਿਵੇਂ ਜਿਹੜਾ ਕਵਲ ਫੁੱਲ ਹੈ ਉਹ ਪਾਣੀ ਵਿੱਚ ਰਹਿੰਦਾ ਫਿਰ ਪਾਣੀ ਤੋਂ ਉੱਪਰ ਰਹਿੰਦਾ ਹੈ, ਇਸ ਤਰ੍ਹਾਂ ਗੁਰੂ ਮਹਾਰਾਜ ਜੀ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਰਹਿੰਦੇ ਹੋਏ, ਗ੍ਰਿਸ ਰੂਪੀ ਆਸਨ ਤਲਾਅ ਵਿੱਚ ਰਹਿੰਦੇ ਹੋਏ ਕੌਲ ਫੰਗੂ ਨਿਰਲੇਪ ਰਹੇ ਹਨ। ਯਾ ਤੇ ਕਰ ਲੀਜੈ ਨਿਰਧਾਰ, ਕਹਿੰਦੇ ਜਿਹੜਾ ਬਾਣੀ ਦਾ ਨਿਰਣਾ ਕਰ ਲਈਏ, ਉਹਦੇ ਵਿੱਚ ਲਿਖਿਆ ਵੀ ਜਿਵੇਂ ਕਵਲ ਫੁੱਲ ਪਾਣੀ ਵਿੱਚ ਰਹਿੰਦਾ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਗ੍ਰਸਤ ਵਿੱਚ ਰਹਿੰਦੇ ਘਰ ਵਿੱਚ ਰਹਿੰਦੇ ਹੋਏ ਫਿਰ ਵੀ ਕ੍ਰਿਸਤ ਵਿੱਚੋਂ ਸੰਸਾਰ ਤੋਂ ਨਿਰਲੇਪਰੇ ਵੱਖਰੇ ਰਹੇ ਹਨ। ਦੋਹਰਾ ਅਤ ਉਦਾਰ ਇਹ ਨਿਰਪਤ ਹੈ। ਜਿਵੇਂ ਕੋਈ ਅਪਰਮਾਨ ਦੇ ਦਿੰਦੇ ਵੀ ਇਹ ਰਾਜਾ ਤਾਂ ਬੜਾ ਵੀ ਸਖੀ ਦਾਤਾ ਹੈ, ਭਇਓ ਇੰਦਰ ਅਵਤਾਰ। ਇਹ ਤਾਂ ਇਉਂ ਹੀ ਲੱਗਦਾ ਵੀ ਇੰਦਰ ਦੇਵਤੇ ਦਾ ਅਵਤਾਰ ਹੋ ਗਿਆ ਇਹ ਰਾਜਾ। ਐਸੇ ਉਪਮਾ ਉਰ ਲਖੋ, ਇਸ ਤਰ੍ਹਾਂ ਜਿਵੇਂ ਉਹ ਕਿਸੇ ਦਾਨੀ ਰਾਜੇ ਦੀ ਉਪਮਾ ਇੰਦਰ ਰਾਜੇ ਨਾਲ ਦਿੱਤੀ ਜਾਂਦੀ, ਇਸ ਤਰ੍ਹਾਂ ਕਹਿੰਦੇ ਜਨਕ ਰਾਜੇ ਦੀ ਉਪਮਾ ਗੁਰੂ ਨਾਨਕ ਨੂੰ ਦਿੱਤੀ ਜਾਣ। ਜਨਕ ਹੈ ਕੀ ਸੁਖਕਾਰ, ਜਨਕ ਰਾਜੇ ਦੀ ਸੁਖ ਦੇਣ ਵਾਲੀ ਉਪਮਾ ਦਿੱਤੀ। ਉਹ ਗੁਰੂ ਨਾਨਕ ਸਾਹਿਬ ਜਨਕ ਰਾਜੇ ਦਾ ਅਵਤਾਰ ਨਹੀਂ ਸੀ, ਉਹ ਤਾਂ ਗਿਆਨ ਦਾ ਅਵਤਾਰ ਸਨ। ਸੁਣ ਸਰੋਤਾ ਹਰਖਤ ਭਏ, ਜੋ ਕਵੀ ਸੰਤੋਖ ਸਿੰਘ ਤੋਂ ਸੁਣ ਕੇ ਤਸੱਲੀ ਬਖਸ਼ ਉੱਤਰ ਸਰੋਤੇ ਬੜੇ ਖੁਸ਼ ਹੋ ਗਏ, ਮਨ ਸੰਦੇਹ ਮਿਟਾ। ਮਨ ਵਿੱਚ ਕਹਿੰਦੇ ਇਸ ਤਰ੍ਹਾਂ ਜਿਹੜਾ ਗੁਰੂ ਨਾਨਕ ਦੇ ਸੰਬੰਧ ਵਿੱਚ ਹੋਰਨਾਂ ਤੋਂ ਸੁਣ ਕੇ ਸੰਸਾ ਹੋਇਆ ਸੀ ਉਹ ਮਿਟਾ ਲਿਆ ਹੈ। ਭਇਓ ਧਿਆਇ ਪੂਰਨ ਅਬੈ, ਕਵੀ ਜੀ ਕਹਿੰਦੇ ਜਿਹੜਾ ਵੀ ਧਿਆਇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਕਹਿੰਦਾ ਕਹਿੰਦਾ ਇੱਥੇ ਪੂਰਾ ਹੋ ਗਿਆ। ਪੜ੍ਹਤ ਸੁਣਤ ਸੁਖਦਾਇ, ਜਿਹੜਾ ਕਹਿੰਦੇ ਪੜ੍ਹੇਗਾ ਜਣਾ ਜਾਂ ਸੁਣੇਗਾ ਉਹਨੂੰ ਸੁਖ ਦੇਣ ਵਾਲਾ ਇਹ ਧਿਆ ਹੋ ਹੋਵੇਗਾ, ਭਾਵ ਗੁਰੂ ਨਾਨਕ ਦੀ ਮਹਿਮਾ ਨੂੰ ਚੰਗੀ ਤਰ੍ਹਾਂ ਜਾਣੇਗਾ ਜਾਂ ਇਸੇ ਤਰ੍ਹਾਂ ਪੜ੍ਹ ਕੇ ਪੜ੍ਹੇਗਾ ਜਾਂ ਸੁਣੇਗਾ, ਫਿਰ ਉਹ ਮਰਨ ਜਿਹੜਾ ਧਿਆ ਹੈ ਫਿਰ ਸੁੱਖ ਦੇਣ ਵਾਲਾ ਹੋ ਜਾਊ। ਗੁਰੂ ਮਹਾਰਾਜ ਦੀ ਯਥਾ ਸ਼ਰਧਾ ਆ ਜਾ ਕੇ ਸੁਖੀ ਹੋਵੇਗਾ। ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਮੁਖਾਰਬਿੰਦ ਤੋਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਜਿਹੜੇ ਕੋਈ ਆਮ ਮਨੁੱਖ ਤੋਂ ਮਨੁੱਖ ਰੂਪ ਵਿੱਚ ਹੀ ਮੰਨਦੇ ਹੈ ਉਹਨਾਂ ਦਾ ਸਮਾਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਬਾਰਾਂ ਰਾਹੀਂ, ਭਾਈ ਮਨੀ ਸਿੰਘ ਜੀ ਦੇ ਜਨਮ ਸਾਖੀ ਰਾਹੀਂ ਉਹਨਾਂ ਨੇ ਖੋਲ ਕੀਤਾ ਹੈ। ਵੀ ਉਹਦੇ ਵਿੱਚ ਤਾਂ ਇਹ ਸਪਸ਼ਟ ਹੀ ਲਿਖਿਆ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰੂ ਨਾਨਕ ਦੇਵ ਗੋਬਿੰਦ ਰੂਪ ਲਿਖਿਆ ਹੈ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਨਿਰੰਕਾਰ ਨਿਰੰਕਾਰ ਆਪ ਇਹ ਉਸੇ ਨੇ ਸਰੂਪ ਬਣਾਇਆ, ਨਿਰੰਕਾਰ ਨਾਨਕ ਦੇਵ ਨਿਰੰਕਾਰ ਆਕਾਰ ਬਣਾਇਆ। ਇਹ ਸਾਖੀਆਂ ਉਗਾਈਆਂ ਹਨ, ਇਹ ਕੋਈ ਆਮ ਜਿਵੇਂ ਮਨੁੱਖ ਜਨਮ ਧਾਰਦੇ ਇਉਂ ਨਹੀਂ ਹੈ, ਉਹ ਜਿਹੜਾ ਨਿਰਾਕਾਰ ਸਰੂਪ ਹੈ ਉਸੇ ਨਿਰਾਕਾਰ ਸਰੂਪ ਨੇ ਗੁਰੂ ਨਾਨਕ ਦੇਵ ਨਿਰੰਕਾਰੀ ਦਾ ਸਰੂਪ ਜਿਹੜਾ ਹੈ ਆਕਾਰ ਹੈ ਬਣਾਇਆ ਹੈ। ਜਿਹੜਾ ਵਾਹਿਗੁਰੂ ਹੈ ਗੁਰੂ ਨਾਨਕ ਰੂਪ ਬਣ ਕੇ ਆਇਆ, ਭਾਵ ਇਹ ਹੈ ਇਸ ਤਰ੍ਹਾਂ ਦੇ ਆਪਾਂ ਜਿਹੜੇ ਸ਼ਰਧਾ ਭਰੇ ਬਚਨ ਕਵੀ ਦੇ ਮੁੱਖੋਂ ਨਿਰਣੇ ਕਰਨ ਵਾਲੇ ਉਹ ਪੜ੍ਹੇ ਸੁਣੇ ਵਿਚਾਰੇ ਅੱਗੇ ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਏਗਾ ਗੁਰੂ ਨਾਨਕ ਸਾਹਿਬ ਜੀ ਨੂੰ ਜਿਵੇਂ ਸੁਲਤਾਨਪੁਰ ਤੋਂ ਚਲਦੇ ਚਲਾਉਂਦੇ ਹੋਏ ਇਹ ਉਹਨਾਂ ਬਾਅਦ ਗਏ ਅਤੇ ਭਾਈ ਲਾਲੋ ਜੀ ਨੂੰ ਜਾ ਕੇ ਸਭ ਤੋਂ ਮਿਲੇ, ਇੱਥੇ ਜਿਵੇਂ ਮਲਕ ਪਾਕੂ ਆਦਿਕ ਦੀਆਂ ਸਾਖੀਆਂ, ਹੋਰ ਜਿਹੜੇ ਕੋਈ ਇੱਥੋਂ ਦੇ ਲੋਕ ਹੈ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਿਸੇ ਨੇ ਚੰਗਾ ਜਾਂ ਕੋਈ ਅਪਸ਼ਬਦ ਕਹੇ, ਉਹ ਜਿਵੇਂ ਵੀ ਇਹ ਪ੍ਰਸੰਗ ਆਏਗਾ ਪਰ ਮਿਲ ਕੇ ਅਗਲੇ ਦੀਵਾਨਾ ਵੀ ਸੁਣ ਕੇ ਲਾਹਾ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ। ਸੁਣ ਸਰੋਤਾ ਹਰਖਤ ਭਏ, ਮਨ ਸੰਦੇਹ ਮਿਟਾਏ, ਭਇਓ ਧਿਆਇ ਪੂਰਨ ਅਬੈ, ਪੜ੍ਹਤ ਸੁਣਤ ਸੁਖਦਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੁਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੂੰ